ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤੇ ਸੰਤਨ ਕੋ ਬੰਦਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਇੱਕ ਕਾਲੂ ਖੱਤਰੀ ਧਰ ਆਸਾ ਮਿਲਿਓ ਆਏ ਸ੍ਰੀ ਨਾਨਕ ਪਾਸਾ ਦੁਇ ਕਰ ਜੋਰ ਬੰਦਨਾ ਠਾਨੇ ਬੈਠ ਸਮੀਪ ਭਨੀ ਪੁੰਨ ਬਾਨੇ ਇੱਕ ਕਾਲੂ ਖੱਤਰੀ ਧਰ ਆਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜ ਰਿਹਾ ਹੈ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਪੜ੍ਹ ਸੁਣ ਕੇ ਲਾਹੇ ਹਾਸਲ ਕਰ ਰਹੇ ਹਾਂ ਜਿਵੇਂ ਕਰਤਾਰਪੁਰ ਸਾਹਿਬ ਵਿਖੇ ਆਪੋ ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਸ਼ੰਕਾਵਾਂ ਨੂੰ ਲੈ ਕੇ ਉਹਨਾਂ ਦਾ ਸਮਾਧਾਨ ਕਰਵਾਉਣ ਲਈ ਤਥਾ ਪ੍ਰਸ਼ਨ ਰਾਹੀਂ ਯਥਾਰਥ ਉੱਤਰ ਪ੍ਰਾਪਤ ਕਰਨ ਲਈ ਸਮੇਂ ਸਮੇਂ ਅਨੁਸਾਰ ਗੁਰੂ ਕੇ ਸਿਖਾਉਂਦੇ ਜਾਂਦੇ ਰਹੇ ਅਤੇ ਗੁਰੂ ਮਹਾਰਾਜ ਜੀ ਜਿਹੋ ਜਿਹਾ ਕੋਈ ਉਲਕਾਰੀ ਦੇਖ ਕੇ ਉਹੋ ਜਿਹੀ ਉਹਨੂੰ ਉਪਦੇਸ਼ ਦੇ ਕੇ ਤਸਾ ਪ੍ਰਸ਼ਨ ਦਾ ਸਹੀ ਜਵਾਬ ਦੇ ਕੇ ਤਸੱਲੀ ਕਰਾਉਂਦੇ ਰਹੇ ਬਖਸ਼ਿਸ਼ ਕਰਦੇ ਰਹੇ ਉਹ ਕੋਈ ਦਿਨਾਂ ਤੋਂ ਪ੍ਰਸੰਗ ਚੱਲ ਰਹੇ ਹੈ ਇਸੇ ਤਰ੍ਹਾਂ ਆਪ ਜੀ ਦੀ ਹਜ਼ੂਰੀ ਵਿੱਚ ਭਾਈ ਮਾਲੋ ਜੀ ਭਾਈ ਮੰਗੋ ਜੀ ਤੋਂ ਸਿੱਖ ਆਏ ਸਨ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਸਾਨੂੰ ਉਪਦੇਸ਼ ਦੇਈਏ ਹਰ ਇੱਕ ਦੇ ਵੀ ਤੁਸੀਂ ਸਤਵਗੁਣੀ ਤਪ ਕਰਿਆ ਕਰੋ ਰਜੋਗੁਣੀ ਤਪੋ ਤਮਗੁਣੀ ਨਹੀਂ ਇਹ ਕਹਿੰਦੇ ਮਹਾਰਾਜ ਥੋੜ੍ਹਾ ਜਿਹਾ ਖੋਲ੍ਹ ਕੇ ਸਮਝਾਵਿਓ ਕਿ ਤਮਗੁਣੀ ਤਪ ਅਤੇ ਰਜੋਗੁਣੀ ਤਪ ਅਤੇ ਸਤਵਗੁਣੀ ਤਪ ਕਿਹਨੂੰ ਕਹਿੰਦੇ ਨੇ ਜਿਵੇਂ ਮਹਾਰਾਜ ਨੇ ਦੱਸਿਆ ਆਪਾਂ ਪ੍ਰਸ਼ਨ ਕੱਲ ਸੁਣਿਆ ਮਹਾਰਾਜ ਕਿਹਾ ਵੀ ਇੱਕ ਤਾਂ ਇਹ ਤਮਗੁਣੀ ਤਾਪ ਜਿਹੜਾ ਕੋਈ ਅੱਗ ਦੇ ਨਾਲ ਸਰੀਰ ਨੂੰ ਛਪਾਉਣਾ ਚਲ ਤੂੰ ਨੇ ਜੇ ਲਾ ਕੇ ਜੇ ਹੜ੍ਹ ਦੇ ਮਹੀਨੇ ਵਿਚਕਾਰ ਬੈਠ ਜਾਣਾ ਉਹ ਚੁਪਹਿਰੇ ਕੁ ਉੱਪਰ ਸੂਰਜ ਦੀ ਤਪ ਸੁਣਦੀ ਹੈ ਚਾਰ ਧੁਣੀਆਂ ਜੀਆਂ ਚਾਰੇ ਤਰਫੀ ਲਾਈਆਂ ਵਿੱਚ ਬੈਠਾ ਹੁੰਦਾ ਹੈ ਇਹਨੂੰ ਧੁਣੀਆਂ ਤਪਣਾ ਕਹਿੰਦੇ ਵੀ ਔਖਾ ਹੀ ਹੈ ਇਸੇ ਤਰ੍ਹਾਂ ਉਹ ਪੋਹ ਮਾਘ ਦੇ ਮਹੀਨੇ ਠੰਡੇ ਪਾਣੀ ਵਿੱਚ ਜਾ ਕੇ ਖੜ੍ਹੇ ਹੋਣਾ ਜਾਂ 100 ਇਸ ਤੋਂ ਉੱਪਰ ਜਿਹੜਾ ਠੰਡੇ ਪਾਣੀ ਦਾ ਘੜਾ ਜਿਹੜਾ ਉਹ ਸਿਰ ਵਿੱਚ ਪਵਾਉਣਾ ਤੜਕੇ ਇਹ ਵੀ ਇੱਕ ਤਮਾ ਗੁਣੀ ਤਾਪੀ ਔਖੇ ਹੋ ਕੇ ਹੁੰਦਾ ਹੈ ਜਾਂ ਭੁੱਖੇ ਧਿਆਏ ਰਹਿਣਾ ਵਰਤ ਬੁਰਤ ਜੇ ਰੱਖਣੇ ਇਸੇ ਤਰ੍ਹਾਂ ਬਾਹਾਂ ਜਾਂ ਤਾਂ ਨੂੰ ਕਰਕੇ ਕੁਝ ਕਰਨਾ ਜਪ ਤਪ ਜਾਂ ਸਿਰ ਹੇਠਾਂ ਲੱਤਾਂ ਬਾਂਹ ਕਪਾਲੀ ਆਸਣ ਜਾ ਲਾ ਕੇ ਕਰਨਾ ਤਪ ਇਹ ਔਖੇ ਹੋ ਕੇ ਕੀਤੇ ਜਾਂਦੇ ਇਸ ਕਰਕੇ ਇਹਨਾਂ ਨੂੰ ਤਮੋਗੁਣ ਤਪ ਕੇ ਹੈ ਦੂਜਾ ਹੈ ਵੀ ਜੰਗਲ ਵਿੱਚ ਚਲੇ ਜਾਣਾ ਜਾਂ ਕਿਸੇ ਤੀਰਥ ਦੇ ਕਿਨਾਰੇ ਚਲੇ ਜਾਣਾ ਅਤੇ ਉੱਥੇ ਬੈਠ ਕੇ ਕੰਨ ਮੂਲ ਚੁਣ ਕੇ ਖਾਣੇ ਜਾਂ ਧਰਤੀ 'ਤੇ ਇੱਧਰ ਉੱਧਰ ਫਿਰ ਜਾਣਾ ਜਾਂ ਚੰਦਰਾਣੀ ਵਰਤ ਰੱਖੀ ਜਾਣੇ ਇਸ ਤਰ੍ਹਾਂ ਉਸ ਤੋਂ ਬਾਅਦ ਹੈ ਵੀ ਇੰਦਰੀਆਂ ਤੋਂ ਲੈ ਕੇ ਮਨ ਨੂੰ ਜਿਹੜਾ ਇਕਾਗਰ ਕਰਨਾ ਕਥਾ ਕੀਰਤਨ ਵਿੱਚ ਲਾਈ ਰੱਖਣਾ ਹੈ ਜਾਂ ਪੜ੍ਹਨ ਸੁਣਨ ਵਿੱਚ ਜੋੜੀ ਰੱਖਣਾ ਹੈ ਸਿਉਂ ਸਤਸੰਗਤ ਮਿਲ ਕੇ ਉੱਥੇ ਪਰਮੇਸ਼ੁਰ ਦੇ ਗੁਣਾਂ ਦੀ ਵਿਚਾਰ ਕਰਦੇ ਰਹਿਣਾ ਹੈ ਇਹ ਹੈ ਰਜੋਗੁਣੀ ਤਪ ਇਹਦੇ ਨਾਲ ਮਿਹਨਤ ਥੋੜ੍ਹੀ ਕਰਨੀ ਪੈਂਦੀ ਹੈ ਅਤੇ ਫਲ ਬਹੁਤਾ ਮਿਲਦਾ ਹੈ ਇਹ ਮੰਗੋ ਜਿਹੜਾ ਗੁਰਸਿੱਖ ਸੀ ਬੋਲਿਆ ਕਹਿੰਦਾ ਮਹਾਰਾ ਮਿਹਨਤ ਅਨੁਸਾਰ ਫਲ ਹੁੰਦਾ ਹੈ ਥੋੜ੍ਹੀ ਮਿਹਨਤ ਕਰਦਾ ਥੋੜ੍ਹਾ ਫਲ ਬਹੁਤੀ ਕੋਈ ਮਿਹਨਤ ਕਮਾਈ ਕਰਦਾ ਅਤੇ ਬਹੁਤਾ ਫਲ ਇਹ ਤਾਂ ਸੰਸਾਰ ਦੇ ਵਿੱਚ ਗੱਲ ਪ੍ਰਸਿੱਧ ਹੀ ਹੈ ਵੀ ਮਿਹਨਤ ਅਨੁਸਾਰ ਫਲ ਹੈ ਮਹਾਰਾ ਕਹਿੰਦੇ ਨਹੀਂ ਮਿਹਨਤ ਥੋੜ੍ਹੀ ਫਲ ਬਹੁਤਾ ਇਹ ਤਾਂ ਸਾਰੇ ਸੰਸਾਰ ਵਿੱਚ ਹੀ ਪ੍ਰਸਿੱਧ ਹੈ ਇੱਕ ਮਿਹਨਤ ਬਹੁਤੀ ਕਰਦੇ ਹੈ ਫਲ ਉਹਨਾਂ ਨੂੰ ਲਾਭ ਥੋੜ੍ਹਾ ਜਿਹਾ ਹੁੰਦਾ ਜਿਵੇਂ ਲੱਕੜਹਾਰਾ ਜਿਹੜਾ ਹੈ ਜੰਗਲ 'ਚ ਜਾ ਕੇ ਲੱਕੜਾਂ ਜਾਂ ਇਕੱਠੀਆਂ ਕਰਕੇ ਵੱਡੀ ਸਾਰੀ ਪੰਡ ਜੀ ਔਖਾ ਹੋ ਕੇ ਸ਼ਹਿਰ ਵਿੱਚ ਲਿਆਉਂਦਾ ਵੇਚਦਾ ਹੈ ਥੋੜ੍ਹਾ ਜਿਹਾ ਪੈਸੇ ਮਿਲਦੇ ਹੈ ਅਤੇ ਔਖਾ ਕਿੰਨਾ ਹੁੰਦਾ ਸਾਰੀ ਦਿਹਾੜੀ ਮਰਦਾ ਲੱਕੜਾਂ ਇਕੱਠੀਆਂ ਕਰਦੇ ਫਿਰ ਸਿਰ 'ਤੇ ਚੁੱਕ ਕੇ ਲਿਆਉਂਦਾ ਹੈ ਇਸ ਕਰਕੇ ਮਿਹਨਤ ਜ਼ਿਆਦਾ ਫਲ ਉਹਨੂੰ ਲਾਭ ਥੋੜ੍ਹਾ ਹੋਇਆ ਦੂਜਾ ਜਿਹੜਾ ਕੋਈ ਦੁਕਾਨ 'ਤੇ ਬੈਠਾ ਹੈ ਮਿਹਨਤ ਥੋੜ੍ਹੀ ਹੈ ਅਤੇ ਲਾਭ ਜ਼ਿਆਦਾ ਹੈ ਵਜਣਾ ਬੈਠਾ ਦੁਕਾਨ 'ਤੇ ਗਾਹਕ ਆ ਜਾਂਦੇ ਲੈ ਜਾਂਦੇ ਉਹਨੂੰ ਬੈਠੇ ਨੂੰ ਨਫ਼ਾ ਹੋ ਜਾਂਦਾ ਹੈ ਉਦੋਂ ਅੱਗੇ ਕਹਿੰਦੇ ਦੇਖੋ ਹੋਰ ਮਿਹਨਤ ਥੋੜ੍ਹੀ ਹੈ ਅਤੇ ਲਾਭ ਜ਼ਿਆਦਾ ਹੈ ਆ ਜਿਹੜੇ ਕੋਈ ਰੁਪਈਆ ਰੁਪਈਆਂ ਦਾ ਵਿਵਹਾਰ ਕਰਦੇ ਉਹ ਥੋੜ੍ਹੇ ਜਿਹੇ ਦੇ ਕੇ ਵਿਆਜ ਵਧਾ ਕੇ ਬਹੁਤੇ ਲੈ ਲੈਂਦੇ ਬਣਾ ਲੈਂਦੇ ਨੇ ਉਦੋਂ ਅੱਗੇ ਕਹਿੰਦੇ ਹੋਰ ਥੋੜ੍ਹੀ ਮਿਹਨਤ ਹੈ ਜਿਹੜੇ ਜੌਹਰੀ ਲੋਕ ਹੈ ਹੀਰੇ ਰਤਨ ਜਵਾਹਰ ਮਾਣਕਾਂ ਲਾਲਾਂ ਦਾ ਵਪਾਰ ਕਰਨ ਵਾਲੇ ਹੈ ਉਹ ਸੁਦਾਗਰ ਲੋਕ ਆ ਕੇ ਉਹਨਾਂ ਕੋਲ ਹੀ ਸਾਰਾ ਕੁਛ ਲੈ ਆਉਂਦੇ ਅਤੇ ਉਹ ਖਰੀਦ ਲੈਂਦੇ ਬੈਠੇ ਬਿਠਾਏ ਆਪਣੇ ਦੁਕਾਨ 'ਤੇ ਪਰਖਜੀ ਕਰਕੇ ਅਤੇ ਰਾਜੇ ਮਹਾਰਾਜੇ ਜਿਹੜੇ ਕੋਈ ਮਾਇਆਧਾਰੀ ਲੋਕ ਹੈ ਉਹਨਾਂ ਜੌਹਰੀਆਂ ਕੋਲੋਂ ਆ ਕੇ ਉਹ ਹੀਰੇ ਰਤਨ ਜਵਾਹਰ ਆਦਿਕ ਬਹੁਤੀ ਮਾਇਆ ਦੇ ਕੇ ਖਰੀਦ ਲੈਂਦੇ ਆਪਣੇ ਖਜ਼ਾਨੇ ਵਿੱਚ ਰੱਖ ਲੈਂਦੇ ਆ ਆਪਣੀ ਪਾਤਸ਼ਾਹੀ ਦਿਖਾਉਣ ਵਾਸਤੇ ਅਤੇ ਉਹਨਾਂ ਨੂੰ ਬੈਠਿਆਂ ਬਿਠਾਇਆ ਜ਼ਿਆਦਾ ਲਾਭ ਇਸ ਕਰਕੇ ਇਹ ਥੋੜ੍ਹੀ ਮਿਹਨਤ ਨਾਲ ਫਲ ਬਹੁਤ ਆ। ਜਿਹੜਾ ਵੀ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਇਹਦੇ ਨਾਲ ਥੋੜ੍ਹੀ ਮਿਹਨਤ ਹੈ ਅਤੇ ਫਲ ਜ਼ਿਆਦਾ ਹੈ। ਇਸ ਤਰ੍ਹਾਂ ਦੇ ਜਿਹੜੇ ਲਫ਼ਜ਼ ਹੈ ਮਹਾਰਾਜ ਨੇ ਜਿਵੇਂ ਇਹਨਾਂ ਨੂੰ ਕਹੇ ਕਹਾਏ ਸੀ, ਇਹ ਸੁਣ ਕੇ ਨਿਸ਼ਾ ਹੋ ਗਈ, ਤਸੱਲੀ ਹੋ ਗਈ, ਦੋ ਪ੍ਰਸ਼ਾਦੇ ਛੱਕ ਕੇ ਕਥਾ ਕੀਰਤਨ ਸੁਣਨ ਲੱਗ ਪਏ, ਭਗਤੀ ਕਰਨ ਲੱਗ ਪਏ, ਔਰ ਸਤੋਗੁਣੀ ਤਾਬੇ ਜੁੜ ਕੇ ਮਨੁੱਖ ਜਨਮ ਨੂੰ ਇਹਨਾਂ ਨੇ ਤਾਲ ਲਿਆ। ਜਿਹੜੇ ਜਿਹੜੇ ਕੋਈ ਗੁਰੂ ਕੇ ਸਿੱਖ ਇਹਨਾਂ ਦੇ ਕੋਲ ਆ ਜਾਂਦੇ, ਉਹਨਾਂ ਨੂੰ ਵੀ ਇਹੀ ਕਹਿ ਦਿੰਦੇ ਵੀ ਭਾਈ ਇਹ ਸੌਖਾ ਕੰਮ ਹੈ, ਸਤਸੰਗਤ ਕਰੋ ਅਤੇ ਵਾਹਿਗੁਰੂ ਵਾਹਿਗੁਰੂ ਜਪ ਕੇ ਧਰਮ ਦੀ ਕਿਰਤ ਕਰਕੇ ਵੰਡ ਕੇ ਛਕੋ, ਉਧਾਰ ਹੋ ਜਾਏਗਾ। ਸੋ ਆਪ ਵੀ ਤਰੇ ਅਤੇ ਹੋਰ ਬੇਨਤਾਂ ਨੂੰ ਵੀ ਇਹਨਾਂ ਨੇ ਪਾਰ ਲਗਾ ਲਿਆ। ਇਹ ਮਾਲੋ ਅਤੇ ਮੰਗੋ ਦੋ ਗੁਰਸਿੱਖਾਂ ਦਾ ਜਿਹੜਾ ਪ੍ਰਸੰਗ ਕੱਲ੍ਹ ਅਖੀਰਲੇ ਉਸ ਸਮੇਂ ਵਿੱਚ ਆਇਆ, ਆਪਾਂ ਪੜ੍ਹਿਆ ਸੁਣਿਆ ਸੀ, ਅੱਗੇ ਪ੍ਰਸੰਗ ਹੋ ਰਿਹਾ ਸ਼ੁਰੂ ਗੁਰਸਿੱਖ ਦਾ ਹੀ। ਜਿਵੇਂ ਇਸਨੇ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਸੀ, ਪ੍ਰਸ਼ਨ ਕੀਤਾ ਸੀ, ਉਹਦਾ ਉੱਤਰ ਗੁਰੂ ਨਾਨਕ ਸਾਹਿਬ ਜੀ ਨੇ ਯਥਾਰਥ ਰੂਪ ਵਿੱਚ ਦਿੱਤਾ ਸੀ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਇੱਕ ਕਾਲੂ ਖੱਤਰੀ ਧਰ ਆਸਾ। ਖੱਤਰੀ ਜਾਤ ਦਾ ਕਾਲੂ ਗੁਰਸਿੱਖ ਸੀ, ਆਪਣੇ ਮਨ ਵਿੱਚ ਆਸਾ ਰੱਖ ਕੇ ਮਿਲਿਓ ਆਏ ਸ੍ਰੀ ਨਾਨਕ ਪਾਸਾ। ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨਿਵਾਸ ਕਰ ਰਹੇ ਹੈ, ਉੱਥੇ ਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਮਿਲਿਆ ਜੁੜਿਆ ਹੈ। ਤੈ ਕਰ ਜੋਰ ਬੰਦਨਾ ਠਾਨੀ। ਸਭ ਤੋਂ ਪਹਿਲਾਂ ਕਾਲੂ ਗੁਰਸਿੱਖ ਨੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸ਼ਰਧਾ ਸਤਿਕਾਰ ਸਹਿ ਨਮਸਕਾਰ ਕੀਤੀ ਹੈ। ਬੈਠ ਸਮੀਪ ਭਨੀ ਪੁਨ ਬਾਣੀ। ਉਸ ਤੋਂ ਬਾਅਦ ਹਜ਼ੂਰੀ ਵਿੱਚ ਬੈਠ ਕੇ ਇਸਨੇ ਉਹ ਬਚਨ ਬਾਣੀ ਕਿਹਾ ਹੈ। ਸਨਮੁਖ ਮਨਮੁਖ ਲੱਛਣ ਜੇਈ। ਇਹ ਗੁਰੂ ਨਾਨਕ ਸਾਹਿਬ ਜਿਹੜੇ ਸਨਮੁਖ ਗੁਰਸਿੱਖ ਹੁੰਦੇ ਉਹਨਾਂ ਦੇ ਲੱਛਣ ਵੀ, ਦੂਜੇ ਜਿਹੜੇ ਕੋਈ ਮਨਮੁਖ ਹੁੰਦੇ ਹੈ ਉਹਨਾਂ ਦੇ ਵੀ ਜਿਹੜੇ ਚਿੰਨ ਹਨ, ਨਿਸ਼ਾਨੀਆਂ ਹਨ। ਕਰੁਣਾ ਕਰਹੁ ਉਚਾਰਹੁ ਤੇਈ। ਹਾਂ ਮਹਾਰਾਜ, ਕਿਰਪਾ ਕਰਕੇ ਦੋਵੇਂ ਮੈਨੂੰ ਉਚਾਰੋ, ਦੋਵੇਂ ਦੱਸੋ ਵੀ ਸਨਮੁਖ ਸਿੱਖ ਕਿਹਨਾਂ ਨੂੰ ਕਿਹਾ ਜਾਂਦਾ, ਮਨਮੁਖ ਕਿਹਨ ਕਿਹਨਾਂ ਨੂੰ ਆਖਿਆ ਜਾਂਦਾ ਹੈ। ਸੁਣ ਕੇ ਸ੍ਰੀ ਗੁਰ ਗਿਰਾ ਅਲਾਈ। ਗੁਰੂ ਮਹਾਰਾਜ ਨੇ ਕਾਲੂ ਗੁਰਸਿੱਖ ਤੋਂ ਸੁਣ ਕੇ ਉਹ ਬਚਨ ਬਾਣੀ ਕਿਹਾ ਹੈ। ਕਲਮਲ ਤੇ ਜਿਨ ਕੰਡ ਫਿਰਾਏ। ਸਨਮੁਖ ਗੁਰਸਿੱਖ ਉਹਨੂੰ ਕਹਿੰਦੇ ਹੈ ਜਿਹਨੇ ਜਿੰਨੇ ਆ ਪਾਪ ਇਹਨਾਂ ਵੱਲੋਂ ਕੰਡ ਕਰ ਲਈ ਹੈ, ਪਾਪਾਂ ਵਾਲੀ ਹਮੇਸ਼ਾ ਪਿੱਟ ਦਿੱਤੀ ਹੈ, ਪਾਪ ਨਹੀਂ ਕਦੇ ਕਰਦਾ ਹੈ। ਸੁਕ੍ਰਿਤ ਸਾਮ ਹੈ ਸਾਖੀ ਬ੍ਰਿਤ ਕੋ। ਇਸ ਤਰ੍ਹਾਂ ਜਿਹੜੇ ਪੁੰਨ ਰੂਪ ਕਰਮ ਹੈ ਉਹਦੇ ਸਾਹਮਣੇ ਸਨਮੁਖ ਰਹਿੰਦਾ, ਪੁੰਨ ਕਰੀ ਜਾਂਦਾ ਅਤੇ ਆਪਣੀ ਮਨ ਦੀ ਬਿਰਤੀ ਦਾ ਸਾਖੀ ਹੈ, ਆਪਣੀ ਮਨ ਦੀ ਬਿਰਤੀ ਨੂੰ ਜਾਣਦਾ, ਖਿਆਲ ਰੱਖਦਾ ਵੀ ਮਨ ਕਿੱਧਰ ਨੂੰ ਜਾ ਰਿਹਾ ਹੈ। ਇਸ ਤਰ੍ਹਾਂ ਆਪਣੀ ਮਨ ਦੀ ਬਿਰਤੀ ਦਾ ਜਿਹੜਾ ਸਾਖੀ ਹੈ ਆਪਣਾ ਆਪਾ ਹੈ, ਆਪਣੀ ਬਿਰਤੀ ਦੇ ਚੰਗੀ ਤਰ੍ਹਾਂ ਜੋ ਧਿਆਨ ਰੱਖਦਾ ਹੈ, ਕਿਉਂਕਿ ਜੇ ਅਸੀਂ ਮਨ ਦੀ ਬਿਰਤੀ ਵਿੱਚ ਧਿਆਨ ਰੱਖਾਂਗੇ ਫਿਰ ਪਤਾ ਚੱਲੂਗਾ ਵੀ ਅਸੀਂ ਆਹ ਕੁਝ ਕਰ ਕਰਾ ਰਹੇ ਹਾਂ। ਨਹੀਂ ਤਾਂ ਕਈ ਵਾਰੀ ਜੇ ਮਨ ਦੀ ਬਿਰਤੀ ਦਾ ਸਾਖੀ ਨਾ ਹੋਏ, ਨਾ ਧਿਆਨ ਰੱਖੀਏ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਹੈ ਵੀ ਕੀ ਪੜ੍ਹਿਆ, ਕੀ ਸੁਣਿਆ, ਕਿੱਥੇ ਕਿਸੇ ਬਾਣੀ ਪੜ੍ਹ ਰਹੇ ਸੀ, ਕਿੰਨਾ ਕੁ ਪਾਠ ਹੋ ਗਿਆ। ਕਈ ਮਨ ਕੋਈ ਕਿਤੇ ਹੋਰ ਹੀ ਫਿਰਦਾ ਹੁੰਦਾ ਅਤੇ ਜਪ ਜੀ ਦਾ ਪਾਠ ਪੂਰਾ ਹੋ ਜਾਂਦਾ ਹੁੰਦਾ। ਇਸ ਤਰ੍ਹਾਂ ਕਈ ਵਾਰੀ ਕਥਾ ਕੀਰਤਨ ਹੋ ਰਿਹਾ ਹੁੰਦਾ ਅਤੇ ਮਨ ਕਿਤੇ ਹੋਰ ਫਿਰਦਾ ਹੁੰਦਾ, ਸਾਨੂੰ ਪਤਾ ਨਹੀਂ ਚੱਲਦਾ ਵੀ ਕਿਹੜੇ ਸ਼ਬਦ ਦਾ ਕੀਰਤਨ ਹੋਇਆ ਸੀ। ਅਤੇ ਮਨ ਦੀ ਬਿਰਤੀ ਦਾ ਸਾਖੀ ਹੈ, ਮਨ ਦੇ ਵਿੱਚ ਧਿਆਨ ਹੈ, ਮਨ ਦਾ ਪਤਾ ਹੈ ਵੀ ਮਨ ਜੁੜਿਆ ਕਿ ਨਹੀਂ ਜੁੜਿਆ, ਇਹ ਲਾਭ ਬਹੁਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਆਪਣੇ ਮਨ ਦੀ ਬਿਰਤੀ ਦਾ ਸਾਖੀ ਹੈ ਮਨ ਦੇ ਵਿੱਚ ਧਿਆਨ ਰੱਖਦਾ ਹੈ ਵੀ ਮਨ ਕਿੱਧਰ ਨੂੰ ਜਾ ਰਿਹਾ, ਮਨ ਨੂੰ ਮਾੜੇ ਪਾਸੇ ਨਹੀਂ ਜਾਣ ਦਿੰਦਾ ਹੈ। ਸੁਣ ਹੈ ਸ਼ਬਦ ਗੁਰ ਥਿਤਕਾਰ ਚਿੱਤ ਕੋ, ਆਪਣੇ ਚਿੱਤ ਨੂੰ ਐਨ ਚੰਗੀ ਤਰ੍ਹਾਂ ਟਿਕਾ ਕੇ, ਇਹ ਜੋ ਗੁਰੂ ਦਾ ਸ਼ਬਦ ਹੈ, ਉਪਦੇਸ਼ ਹੈ, ਬਾਣੀ ਹੈ, ਉਹਨੂੰ ਜਿਹੜਾ ਸੁਣਦਾ ਹੈ। ਲੱਛਣ ਚਤੁਰ ਅਪਰ ਹੈ ਜੋਏ, ਇਹ ਹੈ ਕਹਿੰਦੇ ਵੀ ਇੱਕ ਤਾਂ ਪੁੰਨ ਰੂਪ ਕਰਮ ਦੇ ਸਨਮੁਖ ਰਹੇ, ਮਨ ਦੀ ਬਿਰਤੀ ਦਾ ਸਾਖੀ ਰਹੇ, ਤੇ ਪਾਪਾਂ ਵੱਲੋਂ ਪਿੱਠ ਦੇ, ਪਾਪ ਨਾ ਕਰੇ। ਇੱਕ ਤਾਂ ਇਹ ਹੈ ਚਿੱਤ ਨੂੰ ਟਿਕਾ ਕੇ ਰੱਖੇ। ਮਹਾਰਾਜ ਕਹਿੰਦੇ ਹੋਰ ਵੀ ਚਾਰ ਤਰ੍ਹਾਂ ਦੇ ਚਿੰਨ ਹੈਗੇ ਆ, ਲੱਛਣ ਹੈਗੇ ਆ ਸਨਮੁਖ ਦੇ। ਸੁਣ ਹੋ ਪ੍ਰੀਤ ਕਰ ਉਚਰੈ ਸੋਏ, ਇਹ ਚਾਰੇ ਜਿਹੜੇ ਚਿੰਨ ਨੇ, ਚਾਰੇ ਲੱਛਣ, ਚਾਰੇ ਨਿਸ਼ਾਨੀਆਂ ਅਸੀਂ ਉਚਾਰਨ ਕਰਦੇ ਹਾਂ, ਤੂੰ ਵੀ ਕਾਲੂ ਗੁਰਸਿੱਖ ਪ੍ਰੀਤੀ ਕਰਕੇ ਸੁਣ ਲੈ। ਚੌਪਈ ਮੈਤ੍ਰੇ ਕਰਨਾ ਦੁਆ ਲਖੋ, ਤਾਂ ਕਹਿੰਦੇ ਜਿਹੜਾ ਸਾਰਿਆਂ ਨਾਲ ਮਿੱਤਰਤਾ ਵਾਲਾ ਸੁਭਾਅ ਹੈ, ਇਹ ਦੂਜਾ ਹੈ ਕਹਿੰਦੇ ਜਿਹੜਾ ਸਾਰਿਆਂ 'ਤੇ ਕਰਨਾ ਕਰਨੀ, ਰਹਿਮ ਕਰਨਾ, ਇਸ ਤਰ੍ਹਾਂ ਤਰਸ ਕਰਨਾ ਹੈ। ਮੁਦਤਾ ਤੀਜੀ ਜਾਨ, ਤੀਜੀ ਹੈ ਕਹਿੰਦੇ ਮੁਰਤਾ ਜਿਹੜੀ ਪ੍ਰਸੰਨਤਾ ਹੀ ਹੈ, ਖੁਸ਼ ਰਹਿਣਾ ਹੈ। ਚਤੁਰ ਉਪੇਖਿਆ ਜਿਸ ਬਿਖੈ, ਇਸੇ ਤਰ੍ਹਾਂ ਜਿਸਦੇ ਹਿਰਦੇ ਵਿੱਚ, ਚੌਥੀ ਕਹਿੰਦੇ ਉਪੇਖਿਆ ਹੈ, ਰਾਗ ਦਵੈਸ਼ ਦਾ ਤਿਆਗ ਕਰਨਾ, ਮਾੜੇ ਪਾਸੇ ਤੋਂ ਪਰੇ ਹਟ ਕੇ ਰਹਿਣਾ, ਦੂਰ ਰਹਿਣਾ ਹੈ। ਉਪੇਖਿਆ ਕੋ ਪਿੱਛੇ, ਪਰੇ ਹੋ ਹਟ ਕੇ ਰਹਿਣਾ ਕਹੋ, ਯਾਨੀ ਰਾਗ ਦਵੈਸ਼ ਤੋਂ ਪਰੇ ਹੋ ਕੇ ਰਹਿਣਾ, ਮੰਦੇ ਕਰਮਾਂ ਵੱਲੋਂ ਪਰੇ ਹੋ ਕੇ ਰਹਿਣਾ, ਇਹ ਕਹਿੰਦੇ ਜਿਹੜੀ ਚੌਥੀ ਉਪੇਖਿਆ ਹੈ, ਪਿੱਛੇ ਹਟ ਕੇ ਪਰੇ ਹੋ ਕੇ ਰਹਿਣਾ, ਉਗਣਾ ਗੁਨਾਹਾਂ ਤੋਂ, ਰਾਗ ਦਵੈਸ਼ ਤਾਂ ਸਨਮੁਖ ਸੇ ਪਹਿਚਾਨ, ਇਹਨਾਂ ਦੇ ਅੰਦਰ ਕਹਿੰਦੇ ਇਹ ਚਾਰ ਹਨ, ਉਹ ਵੀ ਸਨਮੁਖ ਗੁਰਸਿੱਖ ਪਛਾਣੇ ਜਾਂਦੇ ਹਨ। ਚੌਪਈ ਕਾਲੂ ਕਹਿਓ ਨ ਜਾਣਿਓ ਜਾਈ, ਕਾਲੂ ਇਹ ਗੁਰਸਿੱਖ ਕਹਿਣ ਲੱਗਿਆ ਮਹਾਰਾਜ ਕੋਈ ਜਾਣਿਆ ਨੀ ਜਾਂਦਾ, ਸਮਝਿਆ ਨੀ ਜਾਂਦਾ ਹੈ। ਅਰਥ ਖੋਲ ਦੀਜੈ ਸਮਝਾਈ, ਮੈਤਰੀ ਹੈ, ਕਰਨਾ ਹੈ, ਮੂਰਤਾ ਹੈ, ਉਪੇਖਿਆ ਹੈ, ਇਹ ਚੌਹਾਂ ਦੇ ਜਿਹੜੇ ਅਰਥ ਹੈ, ਮਹਾਰਾਜ ਖੋਲ ਕੇ ਮੈਨੂੰ ਸਮਝਾ ਬੁਝਾ ਦਈਏ। ਸੁਣ ਸ੍ਰੀ ਮੁਖ ਸੋ ਬਚਨ ਲਾਇਆ, ਕਾਲੂ ਖੱਤਰੀ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਮੁਖੋਂ ਫਿਰ ਬਚਨ ਕਿਹਾ ਇਹਨਾਂ ਦਾ ਨਿਰਣਾ ਕਰਨ ਵਾਸਤੇ। ਮੈਤਰੀ ਅਰਥ ਮੀਤ ਸਮਝਾਇਆ, ਮੈਤਰੀ ਦਾ ਮਹਿਣਾ ਇਹ ਹੈ, ਅਰਥ ਇਹ ਵੀ ਸਾਰਿਆਂ ਨੂੰ ਆਪਣਾ ਮਿੱਤਰ ਸਮਝਣਾ। ਵੇਖਿਆ ਸੁਖੀ ਕੇ ਨਿਜ ਸੁਖ ਜਾਣੈ, ਕਿਸੇ ਨੂੰ ਕਹਿੰਦੇ ਸੁਖੀ ਵੇਖ ਕੇ ਤੇ ਆਪਣੇ ਆਪ ਦੇ ਅੰਦਰ ਸੁਖ ਜਾਣੇ, ਯਾਨੀ ਸੁਖ ਮੰਨੇ, ਪਰ ਸੁਖ ਦੇਖ ਨਾ ਈਰਖਾ ਠਾਨੇ, ਦੂਸਰਿਆਂ ਨੂੰ ਤਰ੍ਹਾਂ ਤਰ੍ਹਾਂ ਦਾ ਸੁਖ ਦੇ ਕੇ ਈਰਖਾ ਨਾ ਕਰੇ। ਵਿਦਿਆ ਕਿਦੋਂ ਦਰਬ ਨਿਜ ਪਾਸਾ, ਇਸੇ ਤਰ੍ਹਾਂ ਵਿਦਿਆ ਵਿੱਚ ਅਥਵਾ ਧਨ ਵਿੱਚ ਆਪਣੇ ਕੋਲ, ਦੇਸੋਂ ਪਰ ਕੋ ਦੇ ਸੁਖ ਰਾਸਾ, ਆਪਣੇ ਕੋਲ ਵਿਦਿਆ ਹੋਊਗੀ, ਆਪਣੇ ਕੋਲ ਮਾਇਆ ਹੈਗੀ ਹੈ, ਇਹਦੇ ਨਾਲ ਕਹਿੰਦੇ ਦੂਜੇ ਜਿਹੜੇ ਉਹਨਾਂ ਨੂੰ ਬਹੁਤਾ ਸੁਖ ਦੇਵੇ। ਦੋਹਰਾ ਕਰਤ ਭਲਾਈ ਮੀਤ ਸੋ, ਇਸ ਤਰ੍ਹਾਂ ਕਹਿੰਦੇ ਮਿੱਤਰ ਦੇ ਨਾਲ ਭਲਾਈ ਕੀਤੀ ਜਾਂਦੀ ਹੈ, ਚੰਗਾਈ ਕੀਤੀ ਜਾਂਦੀ ਹੈ। ਕਿਉਂ ਕੀਜੈ ਸਭ ਸੰਗ, ਸਾਰੇ ਸੰਸਾਰ ਦੇ ਜਿੰਨੇ ਜੀਵ ਹੈ ਉਹ ਸਾਰਿਆਂ ਨਾਲ ਹੀ ਕਹਿੰਦੇ ਮਿੱਤਰਤਾ ਹੀ ਕਰਨੀ। ਮੈਤਰੀ ਕੇ ਲੱਛਣ ਇਹੀ, ਇਹ ਹੈ ਮੈਤਰੀ ਭਾਵ ਦੇ ਲੱਛਣ ਚਿੰਨ ਨਿਸ਼ਾਨੀਆਂ। ਕਰੈ ਨਾ ਕਿਹੇ ਮਨ ਭੰਗ, ਕਿਸੇ ਦਾ ਵੀ ਮਨ ਇਹੋ ਜਿਹੇ ਬਚਨ ਕਹਿ ਕੇ ਕੋਈ ਭੰਗ ਉਦਾਸ ਨਾ ਕਰਨਾ, ਮਨ ਉਪਰਾਮ ਨਾ ਕਰਨਾ। ਚੌਪਈ ਨਿਜ ਤੇ ਵਿਦਿਆ ਕੈ ਧਨ ਮਾਹੀ, ਇਸੇ ਤਰ੍ਹਾਂ ਅੱਗੇ ਦੂਜਾ ਲੱਛਣ ਚੱਲਿਆ, ਆਪਣੇ ਨਾਲੋਂ ਵਿਦਿਆ ਵਿੱਚ ਅਥਵਾ ਆਪਣੇ ਨਾਲੋਂ ਧਨ ਦੇ ਵਿੱਚ। ਕਹਿ ਬਲ ਬਿਖੈ ਕੇ ਮਤ ਲਗ ਆਹੀ, ਜਾਂ ਕਹਿੰਦੇ ਬਲ ਦੇ ਵਿੱਚ, ਜਾਂ ਕਹਿੰਦੇ ਇਸੇ ਤਰ੍ਹਾਂ ਬੁੱਧੀ ਘੱਟ ਵਿੱਚ ਹੋਵੇ, ਥੋੜੀ ਅਕਲ ਵਾਲਾ ਹੋਵੇ। ਤਿੰਨ ਕੋ ਅਨਜ ਆਤਮਜ ਨਿਆਈ, ਉਹਨਾਂ ਸਾਰਿਆਂ ਨੂੰ ਕਹਿੰਦੇ ਜਿਹਨਾਂ ਦੀ ਥੋੜੀ ਅਕਲ ਵੱਧ ਹੈ, ਬਲ ਵਿੱਚ ਘੱਟ ਹੈ, ਧਨ ਵਿੱਚ ਘੱਟ ਹੈ, ਵਿਦਿਆ ਵਿੱਚ ਘੱਟ ਹੈ, ਕਹਿੰਦੇ ਉਹਨਾਂ ਨੂੰ ਆਪਣਾ ਜਿਵੇਂ ਛੋਟਾ ਭਰਾ ਹੁੰਦਾ ਹੈ ਅਥਵਾ ਆਤਮ ਜਿਹਨੂੰ ਪੁੱਤਰ ਦਾ ਹੁੰਦਾ ਹੈ, ਛੋਟੇ ਭਰਾ ਵਾਂਗ ਅਥਵਾ ਪੁੱਤਰ ਦੇ ਵਾਂਗ ਕਰ ਸਹਾਇਤਾ ਦੇ ਵਧਾਈ, ਆਪਣੀ ਵਿਦਿਆ ਨਾਲ ਆਪਣੇ ਧਨ ਦੇ ਨਾਲ ਕਹਿੰਦੇ ਉਹਦੀ ਸਹਾਇਤਾ ਕਰਕੇ ਉਹਨੂੰ ਵਧਾ ਦੇਣਾ, ਮਹਾਨ ਆਪਣੇ ਸਮਾਨ ਕਰ ਲੈਣਾ। ਲਗ ਕੋ ਦੇਖ ਗਰਬ ਨਹ ਕਰਹੀ, ਆਪ ਤੋਂ ਛੋਟਾ ਦੇਖ ਕੇ ਛੋਟੀ ਤੁਛ ਬੁੱਧੀ ਦੇ ਵਾਲਾ ਦੇਖ ਕੇ ਹੰਕਾਰ ਨਾ ਕਰੇ ਕਰਨਾ। ਇਸ ਕੋ ਕਰੁਣਾ ਸੰਤ ਉਚਰਹੀ, ਇਹਨੂੰ ਕਹਿੰਦੇ ਜਿਹੜੇ ਸਾਧੂ ਸੰਤ ਹੈ ਕਰਨਾ ਕਹਿੰਦੇ ਹੈ, ਦੂਜੇ ਨਾਲ ਹਮਦਰਦੀ ਰੱਖਣੀ, ਦੂਜੇ ਤੇ ਤਰਸ ਕਰਨਾ, ਰਹਿਮ ਕਰਨਾ। ਜੇ ਉਰ ਧਰ ਹੈ ਤਰ ਹੈ ਭਾਵ ਸੇ, ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਇਹ ਦੂਜਾ ਗੁਣ ਹੈ ਨਾ, ਦੂਜਾ ਚਿੰਨ ਲੱਛਣ ਹੈ ਜਿਹੜੇ ਹਿਰਦੇ ਵਿੱਚ ਧਾਰ ਲੈਂਦੇ ਹੈ, ਸਭ ਤੇ ਤਰਸ ਕਰਦੇ ਰਹਿਮ ਕਰਦੇ, ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਸਨਮੁਖ ਨਾਮ ਲਖੋ ਤੁਮ ਤੇ, ਜਿਹੜਾ ਇਹ ਕਰਨਾ ਦਾ ਮੈਤਰੀ ਸੁਭਾਵ ਦਾ ਗੁਣ ਧਾਰਨ ਕਰਦਾ ਹੈ ਉਹਨੂੰ ਸਨਮੁਖ ਸਿੱਖ ਕਿਹਾ ਜਾਂਦਾ, ਤੁਸੀਂ ਜਾਣ ਲਓ। ਤੇ ਵਿਦਿਆ ਕੈ ਗੁਣ ਮਾਹੀ, ਇਸੇ ਤਰ੍ਹਾਂ ਆਪਣੋ ਵਿਦਿਆ ਵਿੱਚ ਅਥਵਾ ਆਪਣੇ ਨਾਲ ਗੁੜਿਆਂ ਦੇ ਵਿੱਚ। ਦੀਰਗ ਦੇਖ ਦੁਖੈ ਨਹਿ ਕਾਹੀ, ਬਹੁਤਾ ਵੱਡਾ ਮਹਾਨ ਦੇਖ ਕੇ ਦੁਖੀ ਨਾ ਹੋਣਾ, ਔਖੇ ਨਾ ਹੋਣਾ। ਤਿਨਕੀ ਸੁਣ ਹੈ ਪ੍ਰਸ਼ੰਸਾ ਕਾਨ, ਉਹਨਾਂ ਦੀ ਜਿਹੜੀ ਮਹਿਮਾ ਵਡਿਆਈ ਹੈ ਕੰਨਾਂ ਵਿੱਚ ਸੁਣ ਕੇ ਵੀ, ਇਹ ਵੀ ਬਹੁਤ ਵਿਦਵਾਨ ਹੈ, ਬੜਾ ਗੁਣੀ ਪੁਰਸ਼ ਹੈ। ਹਰਖ ਮਾਨ ਹੋਏ ਸੇ ਮਤਵਾਨ, ਇਹਨੇ ਖੁਸ਼ੀ ਵਾਲਾ ਹੋਣਾ, ਖੁਸ਼ੀ ਸਹਿਤ ਹੋਣਾ, ਉਹ ਬੁੱਧੀ ਵਾਲਾ ਪੁਰਸ਼ ਹੁੰਦਾ ਸਨਮੁਖ। ਦੋਹਰਾ ਜੈਸੇ ਪਿਤ ਗੁਰਦੇਵ ਕੋ, ਇਸ ਤਰ੍ਹਾਂ ਆਪਣੇ ਪਿਤਾ ਦਾ, ਆਪਣੇ ਗੁਰੂ ਉਸਤਾਦ ਦਾ। ਸੁਣ ਜਸ ਹੋਤ ਪ੍ਰਸੰਨ, ਮਨੁੱਖ ਕਹਿੰਦੇ ਆ ਆਪਣੇ ਪਿਤਾ ਦਾ, ਆਪਣੇ ਗੁਰੂ ਦਾ ਜਸ ਪ੍ਰਸੰਨ ਹੁੰਦਾ ਹੈ। ਤਿਉ ਹਰ ਕੈ ਮੁਖ ਤੇ ਕਹਿ, ਐਵੇਂ ਕਹਿੰਦੇ ਖੁਸ਼ ਹੋਣਾ, ਦੂਸਰੇ ਦਾ ਗੁਣ ਸੁਣ ਕੇ, ਦੂਜੇ ਨੂੰ ਮਹਾਨ ਵਿਦਵਾਨ ਸੁਣ ਕੇ ਤੇ ਮੁੱਖੋਂ ਖੁਸ਼ ਹੋ ਕੇ ਇਹੋ ਆਖਣਾ, ਵਾਹਿਗੁਰੂ ਨਿਤ ਧੰਨ, ਜਿਹੜਾ ਵਾਹਿਗੁਰੂ ਹਮੇਸ਼ਾ ਧੰਨਤਾ ਯੋਗ ਹੈ, ਸਤਿਕਾਰ ਯੋਗ ਹੈ, ਜਿਹਨੇ ਵੀ ਕਿਰਪਾ ਕਰਕੇ ਇਸ ਮਨੁੱਖ ਨੂੰ ਮਹਾਨ ਗੁਣ ਬਖਸ਼ੀ ਹੈ, ਮਹਾਨ ਵਿਦਿਆ ਬਖਸ਼ੀ ਹੈ, ਬੇਅੰਤ ਮਾਇਆ ਬਖਸ਼ੀ, ਸਤਿਕਾਰ ਬਖਸ਼ਿਆ ਹੈ, ਵਾਹਿਗੁਰੂ ਧੰਨ ਹੈ। ਚੌਪਈ ਜਿਨ ਇਸ ਵਿਦ ਕੇ ਮਨ ਜੋ ਉਪਾਏ, ਇਸ ਪਰਮੇਸ਼ਰ ਨੇ ਇਸ ਤਰ੍ਹਾਂ ਦੇ ਗੁਣਾਂ ਵਾਲੇ, ਅਕਲ ਬੁੱਧ ਵਾਲੇ, ਮਾਇਆ ਧਾਰੀ ਵਡਿਆਈ ਵਾਲੇ ਇਹ ਪੈਦਾ ਕੀਤੇ। ਧੰਨ ਪ੍ਰਭੂ ਕਹਿ ਉਰ ਹਰ ਖਾਏ, ਪ੍ਰਭੂ ਧੰਨ ਹੈ ਉਹ ਕਹਿ ਗਿਰਦੇ ਜਿਹੜਾ ਖੁਸ਼ ਹੋਣਾ ਹੈ। ਅਸ ਲਖ ਕਹਿ ਨਿੰਦਾ ਨਹਿ ਚਹਿ, ਇਸ ਤਰ੍ਹਾਂ ਜਾਣ ਕੇ ਵੀ ਇਹ ਮੇਰੇ ਮਨੋ ਵਿਦਿਆ ਵਿੱਚ ਕਿਉਂ ਮਹਾਨ ਹੈ, ਇਹ ਗੁਣਾਂ ਵਿੱਚ ਕਿਉਂ ਮਹਾਨ ਹੈ, ਇਹ ਮਾਇਆ ਕਰਕੇ ਕਿਉਂ ਮਹਾਨ ਹੈ, ਉਹਦੀ ਨਿੰਦਿਆ ਨਾ ਕਰਨੀ, ਉਹਨੂੰ ਮਾੜਾ ਨਾ ਆਖਣਾ। ਮੂਰਤਾ ਨਾਮ ਇਸੀ ਕੋ ਹੈ, ਇਹਦਾ ਨਾਮ ਕਹਿੰਦੇ ਮੂਰਤ ਹੈ, ਵੀ ਹਮੇਸ਼ਾ ਦੂਜਿਆਂ ਵਿੱਚ ਮਹਾਨ ਗੁਣ ਕੇ ਦੇਖ ਕੇ, ਮਹਾਨ ਮਾਇਆ ਦੇਖ ਕੇ ਪ੍ਰਸੰਨ ਰਹਿਣਾ, ਖੁਸ਼ੀ ਮਨਾਉਣੀ, ਆਪਣੀ ਮਤ ਗੁਰ ਬਚ ਅਨੁਸਾਰ, ਇਸੇ ਤਰ੍ਹਾਂ ਆਪਣੀ ਜਿਹੜੀ ਬੁੱਧੀ ਹੈ ਉਹਦੇ ਮੁਤਾਬਕ ਉਹਨੂੰ ਗੁਰੂ ਕੇ ਬਚਨਾਂ ਅਨੁਸਾਰ ਰੱਖਣਾ, ਗੁਰੂ ਦੇ ਬਚਨਾਂ ਅਨੁਸਾਰ ਕਹਿਣਾ ਆਪਣੀ ਬੁੱਧ ਮੁਤਾਬਕ। ਤੇ ਉਪਦੇਸ਼ ਸਭਨ ਸੁਖਕਾਰ, ਸਾਰਿਆਂ ਨੂੰ ਕਹਿੰਦੇ ਆਪਣੀ ਅਪਲ ਮੁੱਧ ਮੁਤਾਬਕ ਤੇ ਗੁਰੂ ਦੇ ਬਚਨਾਂ ਅਨੁਸਾਰ, ਗੁਰਮਤਿ ਆਸ਼ਰ ਗੁਰਬਾਣੀ ਦੇ ਅਨੁਸਾਰ ਕਹਿੰਦੇ ਉਪਦੇਸ਼ ਦੇਣਾ ਸਾਰਿਆਂ ਨੂੰ ਸੁਖ ਬਖਸ਼ਣ ਵਾਲਾ, ਇੱਕ ਤਾਂ ਨਾ ਲੜਾਈ ਪੜ੍ਹਾਈ ਰੋਣ ਵਾਲਾ ਠੰਡੇ ਖੜਕਾਉਣ ਵਾਲਾ ਉਪਦੇਸ਼, ਇੱਕ ਹੈ ਸੁੱਖ ਦੇਣ ਵਾਲਾ, ਇਹ ਸਭ ਨੂੰ ਗੁਰਬਾਣੀ ਦੁਆਰਾ ਸੁੱਖ ਦੇਣ ਵਾਲਾ ਉਪਦੇਸ਼ ਦੇਣਾ, ਜਿਹਦੇ ਨਾਲ ਰਗੜੇ ਝਗੜੇ ਮਿਟਣ, ਉਹੇ ਜੀ ਗੁਰਬਾਣੀ ਦੁਆਰਾ ਵਿਚਾਰ ਕਰਕੇ ਸੁਣਾਉਣੀ। ਜੋ ਮੰਨੈ ਤੇਹ ਕੋ ਪੁੰਨ ਦੇਹ, ਵੀ ਜਿਹੜਾ ਕੋਈ ਹੈ ਗੁਰਬਾਣੀ ਦੇ ਇਹ ਉਪਦੇਸ਼ ਨੂੰ ਮੰਨਦਾ, ਉਸੇ ਨੂੰ ਉਪਦੇਸ਼ ਦੇਣਾ, ਉਸੇ ਨੂੰ ਵਾਰ ਵਾਰ ਕਹਿਣਾ। ਅਨ ਮੰਨੇ ਸੋ ਹੱਠ ਨਾ ਕਰੇ, ਜਿਹੜਾ ਮਹਾਰਾਜ ਦੇ ਉਪਦੇਸ਼ ਨੂੰ ਮੰਨਦਾ ਨਹੀਂ ਉਹਦੇ ਨਾਲ ਹੱਠ ਨਾ ਕਰਨਾ, ਉਹਦੇ 'ਤੇ ਜ਼ੋਰ ਨਾ ਪਾਉਣਾ ਵੀ ਤੂੰ ਕਿਉਂ ਨਹੀਂ ਇਹ ਉਪਦੇਸ਼ ਨੂੰ ਮੰਨਦਾ, ਇਹ ਗੁਰੂ ਕੇ ਬਚਨ ਕਿਉਂ ਨਹੀਂ ਮੰਨਦਾ, ਹਟ ਜਾ ਜਿੱਦ ਨਾ ਕਰਨੀ, ਦੋਹਰਾ ਪਰਾ ਲਬਦ ਇਸ ਕੀ ਨਹੀਂ। ਸਗੋਂ ਮਨ ਦੇ ਵਿੱਚ ਇਹ ਸਮਝਣਾ ਵੀ ਮੈਂ ਤਾਂ ਉਪਦੇਸ਼ ਨੂੰ ਚੰਗਾ ਦੇ ਰਿਹਾ ਸੀ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ, ਵੀ ਇਹਦੀ ਜਿਹੜੀ ਕਿਸਮਤ ਆ ਉਹ ਚੰਗੀ ਨਹੀਂ ਹੈ, ਇਹਦੇ ਮਾੜੇ ਭਾਗ ਹਨ। ਅਸ ਜਾਣੈ ਮਨ ਮਾਰ, ਇਸ ਤਰ੍ਹਾਂ ਮਨ ਵਿੱਚ ਜਾਣਨਾ ਵੀ ਇਹਦੇ ਮਾੜੇ ਭਾਗ ਹੈ, ਜਿਸ ਕਰਕੇ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਇਹ ਮਨ ਨਹੀਂ ਰਿਹਾ, ਧਾਰ ਨਹੀਂ ਰਿਹਾ, ਸਗੋਂ ਤਰਕ ਕਰਦਾ ਹੈ। ਦੂਸ਼ਣ ਤੇ ਸੋ ਹੋਏ ਰਹੇ, ਉਹਦੇ ਵੱਲੋਂ ਫਿਰ ਕਹਿੰਦੇ ਚੁੱਪ ਹੋ ਰਹਿਣਾ, ਉਹਨੂੰ ਕੁਝ ਕਹਿਣਾ ਨਾ, ਉਹਨੂੰ ਉਪਦੇਸ਼ ਨਾ ਦੇਣਾ। ਨਾਮ ਉਪੇਖਿਆ ਤਾਂ, ਇਸੇ ਦਾ ਨਾਮ ਹੈ ਕਹਿੰਦੇ ਉਪੇਖਿਆ, ਭਾਵ ਜਿਹੜਾ ਨਹੀਂ ਮੰਨਦਾ ਉਸ ਤੋਂ ਪਰੇ ਹੋ ਕੇ ਪਿੱਛੇ ਹਟ ਕੇ ਰਹਿਣਾ, ਉਹਨੂੰ ਜਿਦ ਜਾ ਕਰਕੇ ਹਟ ਕਰਕੇ ਮਨਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੈ। ਚੌਪਈ ਮਨ ਕੋ ਕਹਿਓ ਕਰਤ ਹੈ ਜੋਈ, ਹੁਣ ਦੂਜਾ ਕਹਿੰਦੇ ਜਿਹੜਾ ਮਨਮੁਖ ਪੁਰਸ਼ ਕਿਹੜਾ ਹੁੰਦਾ ਹੈ, ਕਹਿੰਦਾ ਜਿਹੜਾ ਜਿਵੇਂ ਮਨ ਕਹੇ ਜਿਹੜਾ ਉਵੇਂ ਕਰਦਾ, ਮਨ ਦੇ ਆਖੇ ਲੱਗ ਕੇ ਕੰਮ ਕਰਦਾ ਹੈ। ਵਾਹ ਮਨਮੁਖ ਪਹਿਚਾਨਾ ਹਸੋਈ, ਉਹਦਾ ਨਾਮ ਹੀ ਕਹਿੰਦੇ ਮਨਮੁਖ ਹੈ, ਜਾਣ ਲਓ ਪਛਾਣ ਲਓ, ਜਿਹੜਾ ਮਨ ਕਹਿੰਦਾ ਜਿਵੇਂ ਉਵੇਂ ਕਰਦਾ ਹੈ ਨਾ, ਮਨ ਦੇ ਮਗਰ ਲੱਗਦਾ, ਉਹਦਾ ਨਾਮ ਮਨਮੁਖ ਪੁਰਸ਼ ਹੈ। ਤਾਂ ਤੇ ਤੁਮ ਸਨਮੁਖ ਨਿਤ ਰਹੀਏ, ਇਸ ਕਰਕੇ ਵੀ ਕਾਲੂ ਖੱਤਰੀ ਤੁਸੀਂ ਹਮੇਸ਼ਾ ਸਨਮੁਖ ਸਿੱਖ ਹੀ ਰਹੀਏ, ਮਹਾਰਾਜ ਦੇ ਸਨਮੁਖ ਹੀ ਹੋ ਕੇ ਰਹੋ। ਨਾਮ ਜਤਾਰ ਊਚ ਪਦ ਲਹੀਏ, ਇਸ ਤਰ੍ਹਾਂ ਸਨਮੁਖ ਰਹਿ ਕੇ ਨਾਮ ਨੂੰ ਚੇਤੇ ਕਰਕੇ, ਜਿਹੜਾ ਉੱਚਾ ਅਹੁਦਾ ਹੈ, ਤ੍ਰੈਗੁਣ ਅਤੀਤ, ਉਹ ਤਿੰਨਾਂ ਗੁਣਾਂ ਤੋਂ ਅਤੀਤ ਉੱਪਰ ਅਹੁਦਾ ਹੈ, ਚੌਥਾ ਹੈ ਉਹਦਾ ਉੱਪਰ ਪ੍ਰਾਪਤ ਕਰ ਲਈਏ। ਇਸ ਬਿਦ ਸ੍ਰੀ ਗੁਰ ਬਚ ਸੋ ਸੁਣ ਕੇ, ਇਸ ਤਰ੍ਹਾਂ ਦੇ ਗੁਰੂ ਮਹਾਰਾਜ ਦੇ ਜਿਹੜੇ ਬਚਨ ਕਹੇ ਕਾਲੂ ਖੱਤਰੀ ਨੇ ਸੁਣੇ ਨਾ ਕੀਤੇ, ਵਰਤਿਓ ਤਿਸੀ ਪ੍ਰਕਾਰ ਮਨ ਗੁਣ ਕੈ, ਮਨ ਦੇ ਵਿੱਚ ਇਹਨਾਂ ਨੂੰ ਚੰਗੇ ਵਿਚਾਰ ਕੇ ਉਸੇ ਅਨੁਸਾਰ ਫਿਰ ਇਹ ਵਰਤਿਆ, ਉਸੇ ਤਰ੍ਹਾਂ ਇਹ ਇਹਨੇ ਧਾਰਨ ਕਰ ਲਏ ਹਨ। ਯੋ ਕਾਲੂ ਕੋ ਭਾਨ ਸਤਾਰੇ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਇਸ ਤਰ੍ਹਾਂ ਇਹ ਕਾਲੂ ਖੱਤਰੀ ਗੁਰਸਿੱਖ ਦਾ ਉਧਾਰ ਹੋ ਗਿਆ। ਮਿਲੇ ਜਨਾਰ ਤੇ ਸੋਪ ਉਧਾਰ, ਜਿਹੜੇ ਕਾਲੂ ਖੱਤਰੀ ਗੁਰਸਿੱਖ ਨੂੰ ਮਿਲੇ, ਉਹ ਪੁਰਸ਼ ਵੀ ਜਿਨ੍ਹਾਂ ਦੇ ਉਪਦੇਸ਼ ਨੂੰ ਮੰਨਿਆ, ਉਹਦਾ ਵੀ ਉਧਾਰ ਹੋ ਗਿਆ। ਭਾਉ ਧਾਰ ਜੇ ਨਰ ਗੁਰ ਦਰਸੇ, ਗੱਲ ਕੀ ਹੈ, ਜਿਨ੍ਹਾਂ ਨੇ ਪ੍ਰੇਮ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਸਾਹਿਬ ਆ ਕੇ ਦਰਸ਼ਨ ਕੀਤੇ, ਬਚਨ ਸੁਣੇ ਪਦ ਪੰਕਜ ਪਰਸੇ, ਮਹਾਰਾਜ ਦੇ ਬਚਨ ਸੁਣੇ ਹੈ, ਮਹਾਰਾਜ ਦੇ ਚਰਨਾਂ ਕਮਲਾਂ ਨੂੰ ਛੋਇਆ ਕੇ, ਸੇ ਉਧਰੇ ਸੰਗ ਬ੍ਰਿੰਦ ਉਧਾਰ, ਕਹਿੰਦੇ ਉਹ ਵੀ ਉਧਰ ਗਏ, ਉਹਨਾਂ ਨੇ ਨਾਲ ਆਪਣੇ ਹੋਰਨਾਂ ਦਾ ਬੇਅੰਤਾਂ ਦਾ ਉਧਾਰ ਕਰ ਲਿਆ। ਤਿੰਨ ਪਾਰ ਕਾਬ ਸਦੀਵ ਵਲਿਹਾਰੇ, ਇਹ ਕਵੀ ਸੰਤੋਖ ਸਿੰਘ ਉਹਨਾਂ ਗੁਰਸਿੱਖਾਂ ਦੇ ਗੁਰੂ ਨਾਨਕ ਤੋਂ ਹਮੇਸ਼ਾ ਸਦਕੇ ਵਲਿਹਾਰੇ ਜਾਂਦਾ ਹੈ। ਹੁਣ ਇੱਕ ਦਿਨ ਧਰਮਸ਼ਾਲਾ ਮਾਹੀ, ਅੱਗੇ ਪ੍ਰਸੰਗ ਹੋਰ ਪ੍ਰਾਰੰਭ ਹੋ ਰਿਹਾ ਹੈ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਫਿਰ ਇੱਕ ਦਿਨ ਧਰਮਸ਼ਾਲਾ ਵਿੱਚ ਬੈਠੇ ਪ੍ਰਭੂ ਸਿੱਖ ਬਹੁ ਜਾਹੀ, ਗੁਰੂ ਮਹਾਰਾਜ ਬੈਠੇ ਸਨ, ਜਿਨ੍ਹਾਂ ਦੇ ਬਹੁਤੇ ਸਿੱਖ ਹੈ, ਜਾਂ ਮਹਾਰਾਜ ਬੈਠੇ ਜਿੱਥੇ ਬਹੁਤੇ ਹੋਰ ਸਿੱਖ ਵੀ ਬੈਠੇ ਹੋਏ। ਮ੍ਰਿਦੁਲ ਮਧੁਰ ਕੀਰਤਨ ਧੁਨ ਹੋਤੀ, ਸਿੱਖ ਬਹੁਤੇ ਬੈਠੇ ਹੈ ਤੇ ਮਹਾਰਾਜ ਵਿਚਕਾਰ ਹੈ, ਤੇ ਬੜੀ ਮਿੱਠੀ ਮਿੱਠੀ ਆਵਾਜ਼ ਨਾਲ, ਬੜੀ ਕੋਮਲ ਢੰਗ ਨਾਲ, ਕਹਿੰਦੇ ਕੀਰਤਨ ਦੀ ਆਵਾਜ਼ ਹੋ ਰਹੀ, ਕੀਰਤਨ ਹੋ ਰਿਹਾ ਮਿੱਠੀ ਮਿੱਠੀ ਆਵਾਜ਼ ਨਾਲ ਤੇ ਕੋਮਲ, ਭਾਵ ਕੋਈ ਇਸ ਤਰ੍ਹਾਂ ਸਖ਼ਤ ਢੰਗ ਨਾਲ, ਕੋਈ ਇਸ ਤਰ੍ਹਾਂ ਬਹੁਤਾ ਉੱਚਾ ਜਿਹਾ ਬੋਲ ਕੇ, ਰੌਲਾ ਜਿਹਾ ਨਹੀਂ ਕੋਈ ਪਾਉਂਦੇ, ਬੜੀ ਕੋਮਲ ਸੋਹਣੀ ਢੰਗ ਤੇ ਮਿੱਠੀ ਆਵਾਜ਼ ਨਾਲ ਇਹ ਕੀਰਤਨ ਹੋ ਰਿਹਾ ਹੈ। ਸੁਣ ਤੋ ਸਰੋਤ ਹੋਇਆ ਸੁਮਤ ਉਦੋਤੀ, ਹਾਂ ਉਸ ਕੀਰਤਨ ਨੂੰ ਸੁਣ ਕੇ ਕਹਿੰਦੇ ਕੰਨਾਂ ਰਾਹੀਂ ਜਿਹੜੀ ਸ੍ਰੇਸ਼ਟ ਮੱਤ ਹੈ ਸਭ ਦੇ ਅੰਦਰ ਪ੍ਰਗਟ ਹੋ ਰਹੀ ਉਦੇ ਹੋ ਰਹੀ ਹੈ। ਦੋਹਰਾ ਖੱਤਰੀ ਭਗਤਾ ਉਹ ਹਰੀ, ਖੱਤਰੀ ਜਾਤ ਦਾ ਓਹਰੀ ਗੋਰ ਦਾ ਭਾਈ ਭਗਤਾ ਗੁਰਸਿੱਖ, ਜਾਪੂ ਬੰਸੀ ਦੋਏ, ਦੂਜਾ ਕਹਿੰਦੇ ਬੰਸੀ ਗੋਰ ਦਾ ਜਾਪੂ ਗੁਰਸਿੱਖ, ਬੰਦਨ ਕਰ ਹਿਰ ਹਰ ਖੇ ਹਿਰਦੇ, ਇਹ ਦੋਵੇਂ ਗੁਰਸਿੱਖ ਮਹਾਰਾਜ ਨੂੰ ਨਮਸਕਾਰ ਕਰਕੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ, ਮਗਨ ਪ੍ਰੇਮ ਮੈਂ ਹੋਏ, ਪ੍ਰੇਮ ਦੇ ਵਿੱਚ ਤਾਂ ਇਹ ਮਗਨ ਹੀ ਹੋ ਗਏ, ਮਸਤੀ ਹੋ ਗਏ ਹਨ। ਚੌਪਈ ਠਾਂਡੇ ਹੋਏ ਕੀਨ ਅਰਦਾਸ, ਫਿਰ ਦੋਹਾਂ ਗੁਰਸਿੱਖਾਂ ਨੇ ਖੜਿਆ ਹੋ ਕੇ ਸਤਿਕਾਰ ਨਾਲ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ, ਤੁਮਰੋ ਦਰਸ਼ਨ ਗਿਆਨ ਪ੍ਰਕਾਸ਼, ਗੁਰੂ ਨਾਨਕ ਸਾਹਿਬ ਤੁਹਾਡਾ ਜਿਹੜਾ ਦਰਸ਼ਨ ਦੇ ਆ ਰਿਹਾ ਤਾਂ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਗਿਆਨ ਦਾ ਗਿਆਨ ਦੀ ਬਖਸ਼ਿਸ਼ ਕਰਨ ਵਾਲਾ ਹੈ। ਵਿਦਿਆ ਵਿਖੇ ਨਿਪੁੰਨ ਜੋ ਨਰ ਹੈ, ਫਿਰ ਵੀ ਮਹਾਰਾਜ ਜਿਹੜੇ ਕੋਈ ਵਿਦਿਆ ਵਿੱਚ ਨਿਪੁੰਨ ਪੁਰਸ਼ ਹੈ, ਭਾਵ ਮਹਾਨ ਵਿਦਿਆ ਪੜ੍ਹੇ ਹੋਏ ਪੁਰਸ਼ ਹੈ, ਸਦਾ ਵਿਚਾਰ ਕਰਤ ਤੇ ਤਰ ਹੈ, ਉਹ ਤਾਂ ਮਹਾਰਾਜ ਵਿਦਿਆ ਰਾਹੀਂ ਬ੍ਰਹਮ ਵਿਚਾਰ ਕਰਦੇ ਰਹਿੰਦੇ ਹੈ, ਸਦਾ ਵਿਚਾਰ ਕਰਕੇ ਸੰਸਾਰ ਤੋਂ ਤਰ ਜਾਂਦੇ। ਹਮਕੋ ਵਿਦਿਆ ਹੀਨ ਪਛਾਣ, ਇਹ ਗੁਰੂ ਨਾਨਕ ਸਾਹਿਬ ਅਸੀਂ ਦੋਵੇਂ ਜਿਹੜੇ ਗੁਰਸਿੱਖ ਹਨ, ਭਗਤਾ ਤੇ ਜਾਪੂ, ਇਹ ਅਸੀਂ ਮਹਾਰਾਜ ਵਿਦਿਆ ਤੋਂ ਬਗੈਰ ਅਸੀਂ ਤਾਂ ਪੜ੍ਹੇ ਹੋਏ ਨੀ, ਅਨਪੜ੍ਹ ਹਾਂ। ਜੋ ਉਧਾਰ ਹੋਏ ਤਿਉਂ ਸੁਭ ਖਾਨੋ, ਸਾਡੇ ਦੋਹਾਂ ਅਨਪੜ੍ਹਾਂ ਦਾ ਉਧਾਰ ਹੋ ਜਾਵੇ, ਉਵੇਂ ਮਹਾਰਾ ਮੁੱਖੋਂ ਕੋਈ ਬਚਨ ਕਰੋ ਜੀ। ਸੁਣ ਕੇ ਬੋਲੇ ਸ੍ਰੀ ਗੁਰ ਤਬ ਹੀ, ਗੁਰੂ ਮਹਾਰਾਜ ਜੀ ਸੁਣ ਕੇ ਉਸ ਵੇਲੇ ਆਉ ਤਦੋਂ ਬੋਲੇ ਇਹਨਾਂ ਦੋਹਾਂ ਨੂੰ, ਮਨਮੁਖ ਕਰਮ ਤਜ ਹੋ ਜੇ ਸਭ ਹੀ। ਮਹਾਰਾਜ ਕਹਿੰਦੇ ਲੈ ਵੀ ਭਾਈ ਭਗਤਾ ਜਾਪੂ, ਜਿਹੜੇ ਮਨਮੁਖਾਂ ਵਾਲੇ ਕੰਮ ਹੈ ਉਹ ਸਾਰੇ ਤੁਸੀਂ ਕਰਨੇ ਛੱਡ ਦਿਓ, ਤਬ ਹੋਵੇ ਕਲਿਆਣ ਤੁਮਾਰਾ। ਜਦੋਂ ਤੁਸੀਂ ਮਨਮੁਖਾਂ ਵਾਲੇ ਕੰਮ ਕਰਨੇ ਛੱਡ ਦਿੱਤੇ, ਗੁਰਮੁਖਾਂ ਵਾਲੇ ਕਰਨ ਲੱਗ ਪਏ, ਤਦੋਂ ਤੁਹਾਡਾ ਕਲਿਆਣ ਹੋ, ਤੁਹਾਡਾ ਭਲਾ ਹੋ ਜਾਏਗਾ। ਬਹਰ ਨ ਪਾਵ ਹੋ ਗਏ ਸੰਸਾਰ, ਮੁੜ ਕੇ ਸੰਸਾਰ ਦੇ ਵਿੱਚ ਤੁਸੀਂ ਜਨਮ ਮਰਨ ਦਾ ਚੱਕਰ ਨਹੀਂ ਪਾਓਗੇ। ਪ੍ਰਸ਼ਨ ਕੀਨ ਤਿੰਨ ਦੁਆ ਘਰ ਜੋਰ ਹੈ, ਇਹਨਾਂ ਨੇ ਦੋਵੇਂ ਹੱਥ ਜੋੜ ਕੇ ਫਿਰ ਮਹਾਰਾਜ ਅੱਗੇ ਇਸ ਤਰ੍ਹਾਂ ਪ੍ਰਸ਼ਨ ਕੀਤਾ ਹੈ, ਮਨਮੁਖ ਕਰਮ ਕਹੋ ਜੋ ਸ਼ੋਰ ਹੈ। ਮਹਾਰਾਜ ਜਿਹੜੇ ਮਨਮੁਖਾਂ ਵਾਲੇ ਕਰਮ ਕਹੋ, ਦੱਸੋ ਸਾਨੂੰ, ਜੋ ਛੱਡਣ ਲਈ ਸਾਨੂੰ ਤੁਸੀਂ ਕਹਿ ਰਹੇ ਹੋ ਛੱਡ ਦਿਆਂਗੇ। ਤਬ ਸ੍ਰੀ ਗੁਰ ਸਗਰੀ ਬਿਧ ਬਰਨੇ, ਉਸ ਵੇਲੇ ਗੁਰੂ ਮਹਾਰਾਜ ਨੇ ਸੁਣ ਕੇ ਜਿਹੜੀ ਮਨਮੁਖਾਂ ਦੀ ਕਹਿੰਦੇ ਉਹ ਵਿਧੀ ਹੈ, ਤਰੀਕਾ, ਜਿਹੜੇ ਮਨਮੁਖ ਕੰਮ ਕਰਦੇ ਉਹ ਸਾਰਾ ਕੁਛ ਕਥਨ ਕੀਤਾ। ਹਿਰਦੇ ਈਰਖਾ ਸਭ ਸੋਂ ਕਰਨੀ, ਇਹ ਮਨਮੁਖਾਂ ਦਾ ਇਹ ਲੱਛਣ ਹੈ, ਇਹ ਨਿਸ਼ਾਨੀ ਹੈ, ਜਿੰਨੇ ਦੁਨੀਆਂ ਦੇ ਲੋਕ ਹੈ, ਭਾਵੇਂ ਆਪਣੇ ਹੈ ਭਾਵੇਂ ਪੁਰਾਏ ਹੈ, ਸਾਰਿਆਂ ਨਾਲ ਕਹਿੰਦੇ ਇੱਕੋ ਅਲੱਗ ਈਰਖਾ ਹੀ ਕਰਨੀ ਹੈ। ਜਗਤ ਪਦਾਰਥ ਸੁਖ ਜੇ ਸਾਰੇ, ਇਹ ਮਨੁੱਖ ਵਿੱਚ ਵੱਡਾ ਉਗਣ ਹੁੰਦਾ ਵੀ ਸਾਰੇ ਲੋਕਾਂ ਨਾਲ ਈਰਖਾ ਕਰਨੀ, ਸਾਰਿਆਂ ਨੂੰ ਬੜਾ ਸੁਣਿਆ। ਦੂਜਾ, ਸੰਸਾਰ ਦੇ ਜਿੰਨੇ ਪਦਾਰਥ ਹੈਗੇ ਹੈ ਸਭ ਕੇ ਮਿਟਕਾਰ ਹੋ ਹੈ ਹਮਾਰੇ, ਇਹੋ ਜਿਹੀ ਇੱਛਾ ਮਨ ਵਿੱਚ ਰਹਿਣੀ ਵੀ ਸਾਰਿਆਂ ਦੇ ਘਰਾਂ ਦੇ ਵਿੱਚ ਪਦਾਰਥ ਖਤਮ ਹੋ ਕੇ ਮੇਰੇ ਘਰ ਵਿੱਚ ਹੀ ਸਾਰੇ ਪਦਾਰਥ ਹੋ ਆ ਜਾਣ, ਮੈਂ ਹੀ ਪਦਾਰਥਾਂ ਵਾਲਾ ਹੋ ਮਾਂ, ਬਾਕੀ ਕਿਸੇ ਦੇ ਕੋਈ ਨਾ ਕੁਛ ਹੋਵੇ, ਸਭ ਮਲੰਗ ਮਲੰਗ ਹੋ ਜਾਣ। ਸਦਨ ਭੂਤ ਅਪਰ ਕੋ ਦੇਖੀ, ਹਾਏ ਵੀ ਮਨਮੁਖ ਦਾ ਲਖ ਹੈ, ਉਸਦੇ ਘਰ ਦੇ ਵਿੱਚ ਬਹੁਤੀ ਮਾਇਆ, ਬਹੁਤੀ ਹਾਥੀ ਘੋੜੇ ਦੇਵੀ ਸੰਪਦਾ ਦੇਖ ਕੇ, ਪੀੜਾ ਪਾਵੇ ਹਿਰਦੇ ਵਿਸੇਖੀ, ਹਿਰਦੇ ਵਿੱਚ ਬਹੁਤੀ ਪੀੜਾ ਪਾਉਣੀ, ਬਹੁਤਾ ਤਕਲੀਫ ਜੀ ਪਾਉਣੀ, ਬਹੁਤਾ ਔਖੇ ਹੋਣਾ ਵੀ ਇਹਦੇ ਘਰੇ ਇੰਨਾ ਕਿਉਂ ਹੈ। ਸਰਬ ਨਰਨ ਕੋ ਸ਼ਤਰੂ ਜਾਣੈ, ਇਹ ਵੀ ਮਨਮੁਖ ਦਾ ਲੱਛਣ ਹੈ, ਸਾਰੇ ਲੋਕਾਂ ਨੂੰ ਆਪਣੇ ਬੈਰੀ ਦੇ ਸਮਾਨ ਜਾਣਨਾ, ਦੁਸ਼ਮਣ ਸਮਝਣਾ, ਸੰਗ ਨਾ ਕਿਸੇ ਭਲਾਈ ਠਾਨੈ, ਹੋਵੇ ਆਪਣਾ ਪੁੱਤ ਹੋਵੇ, ਧੀ ਹੋਵੇ, ਪਿਓ ਹੋਵੇ, ਕਿਸੇ ਨਾਲ ਭਲਾਈ ਚੰਗਿਆਈ ਨਾ ਕਰਨੀ, ਸਭ ਨੂੰ ਬੈਰੀ ਸਮਝ ਕੇ ਉਹਨਾਂ ਨਾਲ ਮਾੜਾ ਹੀ ਵਰਤ ਵਰਤਾਵਾ ਕਰਨਾ। ਤੋਹਰਾ ਇੱਕ ਮਨਮੁਖ ਕੋ ਕਰਮ ਇਹ, ਇਹ ਤਾਂ ਇੱਕ ਕਹਿੰਦੇ ਮਨਮੁਖ ਦਾ ਇਹ ਕਹਿੰਦੇ ਕਰਮ ਵੀ ਸਾਰਿਆਂ ਨਾਲੋਂ ਈਰਖਾ ਹੀ ਕਰਦਾ ਹੁੰਦਾ, ਕਿਸੇ ਨੂੰ ਵੀ ਉਹ ਚੰਗਾ ਨਹੀਂ ਸਮਝਦਾ ਹੈ। ਤਿਆਗ ਉਰਤੇ ਸੋਏ, ਈਰਖਾ ਕਰਨ ਵਾਲਾ ਮਾੜਾ ਕਰਮ ਹੈ, ਇਹ ਵੀ ਤੁਸੀਂ ਦੋਵੇਂ ਜਨ ਹਿਰਦੇ ਵਿੱਚੋਂ ਛੱਡਦੇ ਹੋ। ਦੂਸਰ ਹਉਮੈ ਮਨ ਕਰੈ, ਦੂਸਰਾ ਮਨਮੁਖ ਦਾ ਲੱਛਣ ਇਹ ਹੁੰਦਾ ਮਨ ਦੇ ਵਿੱਚੋਂ ਬੜਾ ਹਉਮੈ ਕਰਦਾ ਹੁੰਦਾ। ਸਭ ਸੋ ਨਿਰਦੈ ਹੋਏ, ਸਾਰਿਆਂ ਵੱਲ ਨਾਲ ਕਹਿੰਦੇ ਨਿਰਦਈ ਹੁੰਦਾ, ਕਿਸੇ ਤੇ ਤਰਸ ਤੁਰਸ ਨਹੀਂ, ਕਿਸੇ ਤੇ ਦਇਆ ਰਹਿਮ ਨਹੀਂ, ਉਹ ਕਰਦਾ ਹੁੰਦਾ। ਚੌਪਈ ਜੇ ਨਿਜ ਤੇ ਘੱਟ ਦੇਖੈ ਤੇ, ਮਨਮੁਖ ਦਾ ਲੱਛਣ ਹੈ ਜੇ ਆਪਣੇ ਆਪ ਨੂੰ ਕੋਈ ਘੱਟ ਦੇਖੇ ਅਕਲ ਵਿੱਚ ਜਾਂ ਮਾਇਆ ਵਿੱਚ ਜਾਂ ਵਡਿਆਈ ਪਦਵੀ ਵਿੱਚ। ਦੇਹ ਕੋ ਮਤ ਨਹਿ ਕੈਸੇ ਦੇਈ, ਉਹ ਮਨਮੁਖ ਦਾ ਇਹ ਲੱਛਣ ਹੈ ਵੀ ਉਹਨੂੰ ਫਿਰ ਚੰਗੀ ਅਕਲ ਮਤ ਨਹੀਂ ਦਿੰਦਾ, ਉਹਨਾਂ ਨੂੰ ਸਮਝਾਉਣਾ ਨਹੀਂ ਹੁੰਦਾ। ਹਾਸੀ ਕਰੈ ਧਰੈ ਹੰਕਾਰਾ, ਤੁਸ਼ ਬੁੱਧੀ ਥੋੜੀ ਬੁੱਧ ਵਾਲਾ ਜਾਣ ਕੇ ਉਹਨੂੰ ਮਖੌਲ ਜੇ ਕਰਦਾ, ਹਾਸੀ ਜੀ ਕਰਦਾ ਤੇ ਬੜਾ ਹੰਕਾਰ ਜਿਹਾ ਰੱਖਦਾ ਹੈ। ਇਹੋ ਨਹਿ ਸਮ ਮਮ ਬੁੱਧ ਉਤਾਰਾ, ਇਹ ਵੀ ਮੇਰੇ ਬਰਾਬਰ ਦਾ ਬੁੱਧੀ ਵਾਲਾ ਨੀ, ਜਿੰਨਾ ਮੈਂ ਬੁੱਧੀਵਾਨ ਉਹਨਾਂ ਨੀ, ਇਹ ਤਾਂ ਐਵੇਂ ਹੀ ਬੋਲੂ। ਪੁੰਨ ਤੀਜੀ ਨਿੰਦਾ ਪਹਿਚਾਨ, ਤੀਜਾ ਮਨਮੁਖ ਦਾ ਕਹਿੰਦੇ ਚਿੰਨ ਇਹ ਹੈ ਵੀ ਹਮੇਸ਼ਾ ਉਹ ਨਿੰਦਿਆ ਹੀ ਕਰਦਾ ਰਹਿੰਦਾ, ਸਭ ਨੂੰ ਮਾੜਾ ਮਾੜਾ ਹੀ ਆਖਦਾ ਰਹਿੰਦਾ। ਤਿਆਗ ਦੀਜੀਏ ਕਬ ਨਾ ਬਖਾਨ, ਇਹ ਕਹਿੰਦੇ ਮਨਮੁਖ ਦਾ ਤੀਜਾ ਲੱਛਣ ਇਹ ਵੀ ਛੱਡ ਦਈਏ, ਕਦੇ ਕਿਸੇ ਦੀ ਨਿੰਦਿਆ ਨਾ ਕਰੀਏ। ਜੋ ਵਿਸ਼ੇਖ ਆਪਣੇ ਤੇ ਹੋਏ, ਜਿਹੜਾ ਆਪਣੇ ਆਪ ਤੋਂ ਕਹਿੰਦੇ ਬਹੁਤਾ ਵਿਸ਼ੇਖ ਬਹੁਤਾ ਵੱਡਾ ਹੋਏ, ਤੇ ਕੀ ਉਸ ਸਤਕਾਰ ਤੇਹ ਕੀ ਉਸਤਤ ਕਰ ਹੈ ਕੋਈ। ਜੇ ਕੋਈ ਕਹਿੰਦੇ ਉਹਦੇ ਮਨਮੁਖ ਦੇ ਸਾਹਮਣੇ ਉਸਦੀ ਉਸਤੀ ਕਰੇ ਵੀ ਫਲਾਨਾ ਮਨੁੱਖ ਬਹੁਤ ਮਹਾਨ ਹੈ, ਦੋਹਰਾ ਸੁਣ ਕਰ ਨਹੀਂ ਸਰਾਹਨੀ, ਕਹਿੰਦੇ ਮਨਮੁਖ ਦਾ ਇਹ ਲੱਛਣ ਹੈ ਵੀ ਉਹ ਸੁਣ ਕੇ ਜਿਹੜੀ ਕਿਸੇ ਦੀ ਮਹਾਨ ਸਲਾਹਤਾ ਹੈ। ਜਰ ਪਰ ਤੇਹ ਤੇ ਜਾਏ, ਪਹਿਲਾਂ ਤਾਂ ਸੁਣਦਿਆਂ ਸਾਰੀ ਸੜ ਮਚ ਜਾਣਾ, ਦੇਖਿਓ ਸੋ ਮੋਰੇ ਆਹੈ, ਮੁੱਖ ਤੋਂ ਕਹਿੰਦੇ ਆਮ ਬੋਲਣਾ, ਕਹਿੰਦੇ ਮੇਰਾ ਦੇਖਿਆ ਹੋਇਆ ਮਨੁੱਖ, ਇਸ ਵਿਦ ਨਿੰਦ ਲਾਏ, ਇਹੋ ਜਿਹਾ ਮਨੁੱਖ ਜਿਹਨੂੰ ਤੂੰ ਮਹਾਨ ਕਹਿੰਦਾ ਉਹ ਤਾਂ ਮੇਰਾ ਦੇਖਿਆ ਹੋਇਆ, ਉਹ ਕੋਈ ਬਹੁਤਾ ਨੀ ਮਹਾਨ, ਐਵੇਂ ਹੀ ਆ ਮਨੁੱਖ ਅਨਪੜ੍ਹ ਬੰਦਾ। ਚੌਪਈ ਸਮਸੋ ਗਰਭ ਅਸੂਯਾ ਧਰਹੀ, ਜਿਹੜਾ ਬਰਾਬਰ ਦਾ ਹੈ ਆਪਦੇ ਉਹਦੇ ਨਾਲ ਹੰਕਾਰ ਜਾ ਧਾਰ ਕੇ ਫਿਰ ਕਹਿੰਦੇ ਉਹਦੇ ਨਾਲ ਈਰਖਾ ਕਰਨੀ, ਉਹ ਨਾਲ ਕਿਆ ਹਾਂ ਗੁਣ ਭਰਪੁਰ ਹੀ, ਜਿਹੜਾ ਬਰਾਬਰ ਦਾ ਉਹਦੇ ਨਾਲ ਹੰਕਾਰ ਜਾ ਧਾਰ ਕੇ ਈਰਖਾ ਕਰ ਰੱਖਣੀ, ਤੇ ਆਹ ਕਹਿਣਾ ਉਹ ਮਨੁੱਖ ਕੀ ਹੈ ਉਹਦੇ ਵਿੱਚ ਕੀ ਗੁਣ, ਮੈਂ ਗੁਣਾਂ ਨਾਲ ਭਰਿਆ ਪਿਆ। ਚੌਥੀ ਹੱਠ ਬਿਰਤੀ ਅਸ ਜੋਏ, ਚੌਥਾ ਮਨਮੁੱਖ ਦੀ ਨਿਸ਼ਾਨੀ ਇਹ ਹੈ ਵੀ ਉਹਦੀ ਹੱਠ ਬਿਰਤੀ ਹੁੰਦੀ ਹੈ, ਉਹ ਜਿਦਿਆ ਹੁੰਦਾ ਹੈ। ਦੇ ਉਪਦੇਸ਼ ਨਾ ਮੰਨੇ ਕੋਏ, ਮੈਂ ਕੋਈ ਵੀ ਗੁਰਮੁਖ ਸਾਧੂ ਸੰਤ ਨੂੰ ਉਪਦੇਸ਼ ਦੇਵੇ ਉਹ ਮੰਨਦਾ ਨਹੀਂ ਹੁੰਦਾ ਹੈ। ਤਦਪ ਹੱਠਕਾਰ ਕਰ ਪੁੰਨ ਕਹੀ, ਇਸੇ ਤਰ੍ਹਾਂ ਜੇ ਜਿਹੜਾ ਕੋਈ ਹੱਠ ਹੈ ਉਹਨੂੰ ਕਰ ਕਰਕੇ ਉਹ ਕਹਿੰਦਾ ਹੁੰਦਾ, ਉਹਦੀ ਉਹ ਜਿਦਿਆ ਬਹੁਤ ਹੁੰਦਾ, ਆਪ ਕਿਸੇ ਦੀ ਮੰਨਦਾ ਨਹੀਂ ਹੁੰਦਾ, ਦੂਜਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਕਰਦਾ ਵਾਰ ਵਾਰ ਕਹਿੰਦਾ ਵੀ ਤੂੰ ਇਹ ਮੇਰੀ ਗੱਲ ਕਿਉਂ ਨਹੀਂ ਮੰਨਦਾ ਹੈ। ਚਤੁਰ ਕਰਮ ਮਨ ਮੁਖ ਕੇ, ਚੌਥਾ ਜਿਹੜਾ ਮਨਮੁਖ ਦਾ ਕਰਮ ਇਹ ਹੈ ਲੱਛਣ ਇਹ ਹੈ, ਤਿੰਨ ਕੋ ਤਿਆਗ ਕਰੋ ਤੁਮ ਐਸੇ, ਉਹਨੂੰ ਇਹਨਾਂ ਇਸ ਚੌਥੇ ਉਗਣ ਦਾ ਗੁਨਾਹ ਦਾ ਕਰਮ ਦਾ ਤੂੰ ਇਸ ਤਰ੍ਹਾਂ ਕਹਿੰਦੇ ਤਿਆਗ ਕਰਦਾ ਖੜਾ ਛੱਡ ਦੇ। ਸਿਰ ਵਿਖੇ ਤਾਰ ਪੱਤਰਨ ਜੈਸੇ, ਪੱਤ ਝੜ ਜਦੋਂ ਆ ਜਾਂਦੀ ਹੈ ਬਿਰਸ਼ਾਂ ਨੂੰ ਪੱਤਰ ਛੱਡ ਜਾਂਦੇ ਨਾ ਡਿੱਗ ਪੈਂਦੇ ਆ, ਉਹ ਕਹਿੰਦੇ ਛੱਡ ਦਿਓ ਤੁਸੀਂ ਇਹ ਉਗਣ ਨੂੰ। ਦੋਹਰਾ ਸਿੱਖਣ ਕੋ ਗੁਰਦੇਵ ਸਮ, ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਉਹਨਾਂ ਨੂੰ ਵੀ ਸਾਡੇ ਗੁਰਦੇਵ ਹੀ ਆ, ਉਹਦੇ ਸਮਾਨ ਬਰਾਬਰ। ਜਨ ਹੈ ਮਨ ਕਰ ਨੀਵ, ਮੰਦੇ ਵਿੱਚ ਨਿਮਰਤਾ ਧਾਰ ਕਰਕੇ ਜਾਨਣਾ ਸਮਝਣਾ, ਧਰਮ ਕਿਰਤ ਕਰ ਜਗਤ ਮਹਿ, ਧਰਮ ਦੀ ਕਿਰਤ ਕਰਕੇ ਸੁੱਚੀ ਸੁੱਚੀ ਕਿਰਤ ਕਰਕੇ ਸੰਸਾਰ ਦੇ ਵਿੱਚ, ਖਾਵੇ ਵੰਡ ਸਦੀਵ, ਹਮੇਸ਼ਾ ਕਹਿੰਦੇ ਵੰਡ ਕੇ ਛਕਣਾ ਛਕਾਉਣਾ। ਦੋਹਰਾ ਅਸ ਉਪਦੇਸ਼ ਗੁਰੂ ਕੋ ਸੁਣ ਕੇ, ਜਿਹੜਾ ਉਪਦੇਸ਼ ਹੈ ਦੋਹਾਂ ਗੁਰਸਿੱਖਾਂ ਨੇ ਸੁਣਿਆ, ਮੰਨਿਓ ਮਨ ਕੀਨ ਤਿੰਨੋ ਸ਼ੁਭ ਗੁਣ ਪਹਿਲਾਂ ਸੁਣ ਕੇ ਮੰਨਿਆ ਹੈ ਤੇ ਮਨ ਦੇ ਵਿੱਚ ਇਹਨੂੰ ਚੰਗਾ ਕਹਿੰਦੇ ਵਿਚਾਰਿਆ ਵੀ ਬਿਲਕੁਲ ਠੀਕ ਹੀ ਹੈ ਸਤਿਗੁਰਾਂ ਨੇ ਵਰਤਨ ਲੱਗੇ ਜਗਤ ਮਹਿ ਐਸੇ ਜਿਵੇਂ ਮਹਾਰਾਜ ਨੇ ਕਿਹਾ ਸੀ ਉਸੇ ਤਰ੍ਹਾਂ ਇਸ ਤਰ੍ਹਾਂ ਇਸ ਸੰਸਾਰ ਵਿੱਚ ਵਰਤਨ ਲੱਗੇ ਉਵੇਂ ਕਰਨ ਲੱਗ ਪਏ ਕੇਵਲ ਹੋਵੇ ਹੈ ਪ੍ਰਾਪਤ ਜੈਸੇ ਇਸ ਤਰ੍ਹਾਂ ਜਿਹੜੀ ਮੁਕਤੀ ਹੈ ਸਾਨੂੰ ਪ੍ਰਾਪਤ ਹੋ ਜਾਵੇ ਸਿੰਹਾਂ ਗੱਜਣ ਦੋਨੋਂ ਭਾਈ ਇਸੇ ਤਰ੍ਹਾਂ ਸਿੰਹਾਂ ਜੀ ਦੂਜਾ ਕਹਿੰਦੇ ਗੱਜਣ ਦੋਨੇ ਭਰਾ ਸੋ ਆਏ ਸਤਿਗੁਰ ਸਰਨ ਆਏ ਗੁਰੂ ਮਹਾਰਾਜ ਦੀ ਚਰਨ ਛਣ ਦੋਵੇਂ ਭਰਾ ਚੱਲ ਕੇ ਆਏ ਦਰਸ਼ਨ ਦੇਖਿਓ ਸ੍ਰੀ ਸੁਖ ਕੰਦਾ ਦੋਹਾਂ ਭਰਾਵਾਂ ਨੇ ਗੁਰੂ ਮਹਾਰਾਜ ਦਾ ਦਰਸ਼ਨ ਕੀਤਾ ਜੋ ਸੁਖਾਂ ਦਾ ਬੱਦਲ ਹੈ ਸੁਖਾਂ ਦੇ ਮੁੱਢ ਹਨ ਕਰੀ ਬੰਦਨਾ ਪਦ ਅਰਬਿੰਦਾ ਸਿੰਹਾਂ ਤੇ ਗੱਜਣ ਦੋਹਾਂ ਨੇ ਆ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਦੋਹਰਾ ਕਰ ਜੋਰੇ ਠਾਂਡੇ ਪਏ ਦੋਵੇਂ ਜਾਣੇ ਹੱਥ ਜੋੜ ਕੇ ਮਹਾਰਾਜ ਅੱਗੇ ਖੜਿਆ ਹੋ ਗਏ ਅਸਕੀਨੀ ਅਰਦਾਸ ਇਸ ਤਰ੍ਹਾਂ ਖੜ ਕੇ ਅਰਦਾਸ ਕੀਤੀ ਬੇਨਤੀ ਕੀਤੀ ਚਤੁਰ ਪਦਾਰਥ ਦੇਹ ਪ੍ਰਭ ਪਰਮੇਸ਼ਰ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਚਾਰੇ ਪਦਾਰਥ ਬਖਸ਼ ਦਿਓ ਧਰਮ ਕਰਮ ਧਰਮ ਅਰਥ ਕਾਮ ਮੋਖ ਜਨਮ ਮਰਨ ਘਟ ਫਾਸ ਨਾਲ ਹੀ ਮਹਾਰਾਜ ਜਨਮ ਮਰਨ ਦੀ ਵੀ ਖਾਹੀ ਘਟ ਦਿਓ ਸਾਡੀ ਚੌਪਈ ਤੁਮਰੇ ਸਰਸ ਤੁਮਰੇ ਸਰਸ ਨਾ ਅਪਰ ਉਦਾਰ ਗੁਰੂ ਨਾਨਕ ਸਾਹਿਬ ਤੁਹਾਡੇ ਵਰਗਾ ਕੋਈ ਬਹੁਤ ਵੱਡਾ ਸਖੀ ਦਾਤਾ ਹੈ ਨਹੀਂ ਹੈ ਦੁਨੀਆਂ ਵਿੱਚ ਜੋ ਜਾਚਹਿ ਸੋ ਦੇ ਹੋ ਇਸ ਕਰਕੇ ਮਹਾਰਾਜ ਦੋਵੇਂ ਭਰਾ ਜੋ ਅਸੀਂ ਮੰਗਦੇ ਹਾਂ ਤੁਸੀਂ ਦਾਤੇ ਸਾਨੂੰ ਦੇ ਦੇਵੋ ਆਸਾ ਧਰ ਅਰਦਾਸ ਬਖਾਨੇ ਮਹਾਰਾਜ ਅਸੀਂ ਇਹ ਚਾਰੇ ਪਦਾਰਥਾਂ ਦੀ ਇੱਛਾ ਰੱਖ ਕੇ ਆਪ ਜੀ ਅੱਗੇ ਅਰਦਾਸ ਕਹੀ ਹੈ ਪੂਰਨ ਕੀ ਜੈ ਸ੍ਰੀ ਗੁਣ ਖਾਨ ਇਹ ਗੁਣਾਂ ਦੇ ਖਾਨ ਸਤਿਗੁਰੂ ਸਾਡੀ ਆਸਾ ਪੂਰੀ ਕਰ ਦਈਏ ਜੀ ਸੁਣ ਕੇ ਸ੍ਰੀ ਗੁਰ ਗਿਰਾ ਅਲਾਈ ਇਹ ਦੋਹਾਂ ਭਰਾਵਾਂ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਬਚਨ ਬਾਣੀ ਆਖਿਆ ਲੋਚਨ ਕੋਰਨ ਕਰੁਣਾ ਸ਼ਾਹੀ ਗੁਰੂ ਨਾਨਕ ਸਾਹਿਬ ਦੇ ਨੇਤਰਾਂ ਦੇ ਕੋਰਾਂ ਵਿੱਚ ਕਹਿੰਦੇ ਕਿਰਪਾ ਸ਼ਾਹੀ ਹੈ ਕਿਰਪਾ ਆ ਗਈ ਹੈ ਨੇਤਰਾਂ ਵਿੱਚ ਸਿਮਰੋ ਵਾਹਿਗੁਰੂ ਲਿਵ ਲਾਈ ਗੁਰੂ ਮਹਾਰਾਜ ਕਹਿੰਦੇ ਵੀ ਜਿਵੇਂ ਤੁਸੀਂ ਚਾਰੇ ਪਦਾਰਥ ਲੈਣੇ ਹੈ ਮਨ ਦੀ ਬਿਰਤੀ ਲਾ ਕੇ ਵਾਹਿਗੁਰੂ ਵਾਹਿਗੁਰੂ ਸਿਮਰਿਆ ਕਰੋ ਦੇ ਪਦਾਰਥ ਸੋ ਤੁਮ ਤਾਏ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਹੈ ਤੁਹਾਨੂੰ ਚਾਰੇ ਪਦਾਰਥ ਦੇ ਦੇਵੇਗਾ ਕਹੇ ਸੋ ਜਾਂ ਕੋ ਅਰਥ ਬਤਾਵੋ ਇਹ ਦੋਵੇਂ ਗੁਰਸਿੱਖ ਕਹਿਣ ਲੱਗੇ ਮਹਾਰਾਜ ਵਾਹਿਗੁਰੂ ਦੇ ਅਰਥ ਵੀ ਸਾਨੂੰ ਕਰਕੇ ਦੱਸੋ ਦੇ ਉਪਦੇਸ਼ ਭਲੇ ਸਮਝਾਵੋ ਚੰਗੀ ਤਰ੍ਹਾਂ ਉਪਦੇਸ਼ ਦੇ ਕੇ ਸਾਨੂੰ ਸਮਝਾਓ ਬੁਝਾਓ ਵੀ ਵਾਹਿਗੁਰੂ ਦੇ ਇਹ ਅਰਥ ਹੈ ਤਬ ਸ੍ਰੀ ਨਾਨਕ ਅਰਥ ਬਖਾਨਾ ਦੋਹਾਂ ਭਰਾਵਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਗੁਰਮੰਤਰ ਦਾ ਅਰਥ ਇਹਨਾਂ ਨੂੰ ਕਿਹਾ ਜੇ ਸਿਮਰਹਿ ਸੇ ਨਰਮਤ ਵਾਨ ਮਹਾਰਾਜ ਕਹਿੰਦੇ ਵੀ ਜਿਹੜੇ ਵਾਹਿਗੁਰੂ ਵਾਹਿਗੁਰੂ ਸਿਮਰਦੇ ਉਹ ਬੁੱਧੀਵਾਨ ਪੁਰਸ਼ ਹੈ ਦੋਹਰਾ ਵਾਸਦੇਵ ਵਾਵਾ ਵਰਨ ਮਹਾਰਾਜ ਕਹਿੰਦੇ ਜਿਹੜਾ ਪਹਿਲਾ ਵਾਵਾ ਅੱਖਰ ਹੈ ਇਹ ਵਾਸਦੇਵ ਨਾਮ ਤੋਂ ਲਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਹਾਹਾ ਹਰ ਕੇ ਲੀਨ ਜਿਹੜਾ ਦੂਸਰਾ ਹਾਹਾ ਅੱਖਰ ਹੈ ਜਿਹੜਾ ਵਾਹਿਗੁਰੂ ਦਾ ਨਾਮ ਹਰ ਹੈ ਉਹ ਤੋਂ ਲਿਆ ਹੈ ਗੱਗਾ ਗੋਬਿੰਦ ਤੇ ਲਿਓ ਜਿਹੜਾ ਗੱਗਾ ਅੱਖਰ ਹੈ ਇਹ ਜੋ ਪਰਮੇਸ਼ਰ ਦਾ ਨਾਮ ਗੋਬਿੰਦ ਉਥੋਂ ਗ੍ਰਹਿਣ ਕਰ ਲਿਆ ਰਾਰਾ ਰਾਮ ਪ੍ਰਵੀਨ ਚੌਥਾ ਜਿਹੜਾ ਰਾਰਾ ਅੱਖਰ ਹੈ ਇਹ ਪਰਮੇਸ਼ਰ ਦਾ ਨਾਮ ਰਾਮ ਵੀ ਹੈ ਰਾਮ ਰਮੰਤੀ ਸਾਰੇ ਵਿਆਪਕ ਹੋਣ ਕਰਕੇ ਉਹ ਚਾਰ ਅੱਖਰੇ ਚਾਰ ਨਾਮਾਂ ਵਿੱਚੋਂ ਲਏ ਹੈ ਸਿਆਣੇ ਸਤਿਗੁਰਾਂ ਨੇ ਚੌਪਈ ਇੱਕ ਨਾਮ ਤੇ ਚਤੁਰ ਸੁਜਾ ਇਸ ਕਰਕੇ ਜਿਹੜਾ ਇੱਕ ਵਾਹਿਗੁਰੂ ਨਾਮ ਹੈ ਉਹਦੇ ਕਰਕੇ ਕਹਿੰਦੇ ਚਾਰ ਨਾਮਾਂ ਦਾ ਜਾਪ ਹੋ ਜਾਂਦਾ ਵਾਸਦੇਵ ਦਾ ਵੀ ਹਰ ਹਰ ਦਾ ਵੀ ਗੋਬਿੰਦ ਦਾ ਤੇ ਰਾਮ ਰਾਮ ਦਾ ਵੀ ਜਾਂ ਤੇ ਹੈ ਸਭ ਅਧਿਕ ਪ੍ਰਤਾਪ ਇਸ ਕਰਕੇ ਵਾਹਿਗੁਰੂ ਨਾਮ ਦਾ ਬਾਕੀਆਂ ਨਾਮਾਂ ਨਾਲੋਂ ਜ਼ਿਆਦਾ ਤੇਜ ਪ੍ਰਤਾਪ ਹੈ ਦੂਸਰ ਅਰਥ ਔਰ ਸੁਣ ਲੀਜੈ ਦੂਸਰਾ ਵਾਹਿਗੁਰੂ ਗੁਰਮੰਤਰ ਦਾ ਹੋਰ ਅਰਥ ਵੀ ਹੈ ਉਹ ਡੂੰਘਾਈ ਵਾਲਾ ਉਹ ਵੀ ਸੁਣ ਲਈਏ ਜਾਪ ਜਪੇ ਸਭ ਸੰਕਟ ਛੀਜੈ ਵਾਹਿਗੁਰੂ ਦਾ ਜਾਪ ਜਾਪ ਕਰ ਲਈਏ ਸਾਰੇ ਜਿਹੜੇ ਦੁੱਖ ਹੈ ਨਾਸ ਹੋ ਜਾਂਦੇ। ਵਾਹੇ ਨਾਮ ਅਚਰਜ ਪਹਿਚਾਨੋ, ਕਹਿੰਦੇ ਜਿਹੜਾ ਵਾਹ ਨਾਮ ਹੈ ਇਹਦਾ ਨਾਂ ਅਰਥ ਹੈ, ਕਹਿੰਦੇ ਅਚਰਜ ਪਹਿਚਾਣ ਲਓ। ਜੇ ਕੀ ਸਤਿਆ ਜਗ ਪ੍ਰਗਟਾਨੋ, ਵਾਹ ਦਾ ਅਰਥ ਹੈ ਅਚਰਜ, ਤੇ ਉਸ ਅਚਰਜ ਦੀ ਸਤਿਆ ਜਿਹੜੀ ਸੰਸਾਰ ਦੇ ਵਿੱਚ ਪ੍ਰਗਟ ਹੋ ਰਹੀ ਹੈ। ਜੇ ਸਤਿਆ ਕਰ ਲਖੀਅਤ ਭਾਵ ਹੈ, ਇਸ ਅਚਰਜ ਸੂਪ ਦੀ ਸਤਿਆ ਕਰਕੇ ਸਾਰਾ ਸੰਸਾਰੀ ਜਾਣਿਆ ਜਾਂਦਾ। ਸੋ ਨਹਿ ਲਖੀ ਜਾਏ ਅਨੁਭਵ ਹੈ, ਉਹ ਜਿਹੜੀ ਪਰਮੇਸ਼ਰ ਅਚਰਜ ਸੂਪ ਦੀ ਸਤਿਆ ਹੈ ਉਹ ਸੰਸਾਰਾ ਕਾਰ ਬਿਰਤੀ ਕਰਕੇ ਜਾਣੀ ਨਹੀਂ ਜਾਂਦੀ ਹੈ, ਸੋ ਉਹ ਅਨੁਭਵ ਰੂਪ ਹੈ, ਉਹ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ। ਦੋਹਰਾਇਆ ਤੇ ਸੋ ਅਚਰਜ ਭਇਓ, ਇਸ ਕਰਕੇ ਕਹਿੰਦੇ ਵਾਹੇ ਦਾ ਅਰਥ ਅਚਰਜ ਹੋ ਗਿਆ ਹੈ। ਗੁਰੂ ਅਰਥ ਸੁਣ ਕਾਨ, ਦੂਜਾ ਅੱਗੇ ਗੁਰੂ ਹੈ ਉਹਦੇ ਅਰਥ ਵੀ ਕੰਨਾਂ ਵੀ ਸੁਣ ਲਓ ਤੁਸੀਂ। ਅੰਧਕਾਰ ਗੋ ਨਾਮ ਹੈ, ਗੋ ਜਿਹੜਾ ਨਾਮ ਦਾ ਅੱਖਰ ਇਹਦਾ ਅਰਥ ਹੈ ਅੰਧਕਾਰ ਹਨੇਰਾ। ਰੂਪ ਪ੍ਰਕਾਸ਼ ਪਹਿਚਾਨ, ਉਹਦਾ ਅਰਥ ਹੈ ਪ੍ਰਕਾਸ਼, ਇਸ ਤਰ੍ਹਾਂ ਜੋ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਸਦਾ ਅਰਥ ਮੈਂ ਨਾ ਗੁਰੂ ਹੈ। ਚੌਪਈ ਅੰਧਕਾਰ ਵਤ ਦੇਹ ਅਨਿਤਾ, ਅੰਤਰੀ ਇਹ ਹੈ ਵੀ ਹਨੇਰੇ ਵਤ ਜਿਹੜੀ ਦੇਹ ਅਨਿਤ ਹੈ, ਗਿਆਨ ਦੇ ਹਨੇਰੇ ਸਹਿਤ ਅਨਿਤ ਦੇਹ ਤੇ ਪ੍ਰਕਾਸ਼ ਦੀਨੋ ਸੋ ਚਿੱਤਾ, ਉਹ ਜਿਹੜਾ ਚੇਤਨ ਪ੍ਰਕਾਸ਼ ਹੈ ਜਿਸਨੇ ਇਹ ਗਿਆਨ ਹਨੇਰੇ ਵਾਲੀ ਦੇਹ ਵਿੱਚ ਪ੍ਰਕਾਸ਼ ਕਰ ਦਿੱਤਾ ਗਿਆਨ ਦਾ, ਤਾਂ ਕੋ ਵਾਹਿਗੁਰੂ ਇਹ ਇਮ ਨਾਮ, ਉਸਦਾ ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਗੁਰੂ ਨਾਮ ਹੈ ਗੁਰੂ ਮੰਤਰ ਦਾ, ਜਪ ਹੈ ਚਤੁਰ ਪਦਾਰਥ ਧਾਮ, ਜਿਹੜਾ ਇਹ ਵਾਹਿਗੁਰੂ ਨਾਮ ਜਪਦਾ ਹੈ ਉਹਦੇ ਚਰਨੇ ਵਿੱਚ ਚਾਰੇ ਪਦਾਰਥ ਆ ਜਾਂਦੇ ਹੈ। ਬੂਜਹਿ ਪੁੰਜੇ ਵਾਹਿਗੁਰੂ ਗਾਵੇ ਹੈ, ਦੋਵੇਂ ਗੁਰਸਿੱਖ ਭਰਾ ਪੁੱਛਣ ਲੱਗੇ ਸਿੰਹਾਂ ਤੇ ਗੱਜਣ, ਕਹਿੰਦੇ ਮਹਾਰਾਜ ਜਿਹੜੇ ਵਾਹਿਗੁਰੂ ਗਾਉਂਦੇ ਜਪਦੇ ਹੈ ਕਿਸ ਵਿਧ ਚਾਰ ਪਦਾਰਥ ਪਾਵੇ, ਕਿਸ ਤਰ੍ਹਾਂ ਮਹਾਰਾਜ ਘਰੇ ਬੈਠੇ ਜਪਦੇ ਚਾਰ ਪਦਾਰਥ ਪਾ ਲੈਂਦੇ, ਵਾਹਿਗੁਰੂ ਨਾਮ ਕਿਵੇਂ ਉਹਨਾਂ ਨੂੰ ਚਾਰੇ ਪਦਾਰਥ ਘਰੇ ਬੈਠਿਆਂ ਦੇ ਦਿੰਦਾ। ਗੁਰੂ ਭਨਿਓ ਸਤ ਸੰਗਤ ਜਾਤੇ, ਗੁਰੂ ਮਹਾਰਾਜ ਕਹਿੰਦੇ ਵੀ ਜਦੋਂ ਕੋਈ ਸਤਸੰਗਤ ਵੱਲ ਨੂੰ ਮਨੁੱਖ ਜਾਂਦਾ ਨਾ ਸ਼ਰਧਾ ਧਾਰ ਕੇ, ਡਗ ਡਗ ਅਸਵ ਮੱਖ ਹੋਇ ਫਲ ਪਤ ਪਾਵੇ, ਜਿਹੜਾ ਸਤਸੰਗਤ ਨੂੰ ਜਾਣ ਵਾਲਾ ਪੁਰਸ਼ ਹੁੰਦਾ ਹੈ ਇੱਕ ਇੱਕ ਕਦਮ ਤੇ ਉਹਨੂੰ ਅਸਮੇਰ ਜਗ ਜੀਨੇ ਜਿੰਨਾ ਫਲ ਪ੍ਰਾਪਤ ਹੁੰਦਾ। ਦੋਹਰਾ ਜਿਹੇ ਧਨ ਕਾਰਨ ਯਤਨ ਜੋ, ਕਹਿੰਦੇ ਜਿਸ ਧਨ ਦੇ ਵਾਸਤੇ ਮਨੁੱਖ ਜਿਹੜਾ ਤਰ੍ਹਾਂ ਤਰ੍ਹਾਂ ਦੇ ਯਤਨ ਕਰ ਹੈ ਲੋਕ ਅਪਾਰ, ਕਹਿੰਦੇ ਬੇਅੰਤ ਉਪਰਾਲੇ ਹੀਲੇ ਮਾਇਆ ਵਾਸਤੇ ਕਰਦਾ ਹੈ ਮਨੁੱਖ। ਸੋ ਧਨ ਹਰ ਕੇ ਭਗਤ ਕੋ, ਉਹ ਜਿਹੜਾ ਧਨ ਹੈ ਕਹਿੰਦੇ ਜਿਹੜਾ ਪਰਮੇਸ਼ਰ ਦਾ ਭਗਤ ਹੈ ਵਾਹਿਗੁਰੂ ਜਪਣ ਵਾਲਾ ਹੁੰਦਾ। ਮਾਨਵ ਦੇਹ ਹਜ਼ਾਰ, ਲੋਕ ਆ ਕੇ ਵਾਹਿਗੁਰੂ ਵਚਨ ਜਪਣ ਵਾਲੇ ਨੂੰ ਹਜ਼ਾਰਾਂ ਰੁਪਇਆ ਲਿਆ ਕੇ ਮੱਥਾ ਟੇਕ ਦਿੰਦੇ। ਚੌਪਈ ਬੰਧਨ ਕਰ ਹੈ ਦੇਹ ਧਨ ਆਏ, ਨਾਲੇ ਤਾਂ ਲਿਆ ਕੇ ਉਹਨੂੰ ਵਾਹਿਗੁਰੂ ਜਪਣ ਵਾਲੇ ਨੂੰ ਮਾਇਆ ਦਿੰਦੇ ਆ, ਨਾਲੇ ਉਹਦੇ ਅੱਗੇ ਆ ਕੇ ਮੱਥੇ ਟੇਕਦੇ ਆ। ਜਨ ਤੇ ਜਾਚਾ ਹੈ ਆਪਣਾ ਆਪਣੋ ਭਲਾਈ, ਕਿਉਂਕਿ ਉਹ ਪਰਮੇਸ਼ਰ ਦੇ ਭਗਤ ਤੋਂ ਵਾਹਿਗੁਰੂ ਵਾਲੇ ਜਪਣ ਤੋਂ ਸੇਵਕ ਤੋਂ ਆਪਣੀ ਭਲਾਈ ਚਾਹੁੰਦੇ ਵੀ ਇਹਨੂੰ ਮੱਥਾ ਟੇਕਾਂਗੇ ਇਹਨੂੰ ਮਾਇਆ ਦੇਵੇ ਸਾਡਾ ਭਲਾ ਹੋਵੇਗਾ। ਹਿਰਦੇ ਕਾਮਨਾ ਭਗਤਨ ਜੋਈ, ਬਾਕੀ ਵੀ ਉਹ ਵਾਹਿਗੁਰੂ ਜਪਣ ਵਾਲੇ ਜਿਹੜੇ ਭਗਤ ਉਹਨਾਂ ਦੀ ਹਿਰਦੇ ਵਿੱਚ ਉਹ ਕਾਮਨਾ ਹੁੰਦੀ ਹੈ। ਸ੍ਰੀ ਕਰਤਾਰ ਪੂਰ ਹੈ ਸੋਈ, ਪਰਮੇਸ਼ਰ ਪੂਰੀ ਕਰੀ ਜਾਂਦਾ ਹੈ ਅਰਥ ਵਾਹਿਗੁਰੂ ਸਮਝਣ ਕਰਕੇ, ਇਉਂ ਦੋਹਾਂ ਨੇ ਕਹਿੰਦੇ ਵਾਹਿਗੁਰੂ ਦੇ ਜਿਹੜੇ ਅਰਥ ਹੈ ਉਹ ਸਮਝ ਲੈਣਾ ਕੀਤੇ। ਹੋਏ ਹੈ ਗਿਆਨ ਜਾਏ ਤਾਂ ਮਟਰਕੇ, ਇਸ ਤਰ੍ਹਾਂ ਕਹਿੰਦੇ ਗਿਆਨ ਹੋ ਜਾਂਦਾ, ਗਿਆਨ ਦਾ ਹਨੇਰਾ ਦੂਰ ਹੋ ਜਾਂਦਾ। ਚਤੁਰ ਪਦਾਰਥ ਨਾਮ ਅਧੀਨਾ, ਇਸ ਕਰਕੇ ਜਿਹੜੇ ਚਾਰੇ ਪਦਾਰਥ ਧਰਮ ਅਰਥ ਕਾਮ ਮਨੁੱਖ ਹੈ ਵਾਹਿਗੁਰੂ ਨਾਮ ਦੇ ਅਧੀਨ ਹੈ। ਸਿਮਰਨ ਕਰ ਹੋਏ ਦੁੱਖ ਛੀਨਾ, ਤੁਸੀਂ ਵੀ ਦੋਵੇਂ ਭਰਾ ਸਿਮਰਿਆ ਕਰੋ, ਤੁਹਾਨੂੰ ਚਾਰ ਪਦਾਰਥ ਵੀ ਵਾਹਿਗੁਰੂ ਨਾਮ ਦੇ ਤੁਹਾਡੇ ਸਾਡੇ ਦੁੱਖ ਵੀ ਨਾਸ਼ ਹੋ ਜਾਣਗੇ। ਦੋਹਰਾ ਸ੍ਰੀ ਗੁਰ ਕੋ ਉਪਦੇਸ਼ ਸੁਣ, ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ ਕਰਨ ਲੱਗੇ ਸੋ ਕਾਰ। ਕਹਿੰਦੇ ਦੋਵੇਂ ਭਰਾ ਹੀ ਕੰਮ ਕਰਨ ਲੱਗ ਪਏ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਪਿਛਲੀ ਨਿਸ ਨਿਜ ਕ੍ਰਿਤ ਪਿਛਲੀ ਨਿਸ ਇਸ਼ਨਾਨ ਕਰ, ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰ ਲੈਂਦੇ। ਪੜ੍ਹ ਹੈ ਸ਼ਬਦ ਹਿਤ ਧਾਰ, ਪ੍ਰੇਮ ਭਾਰ ਕੇ ਸ਼ਬਦ ਪੜ੍ਹਦੇ ਆ, ਬਾਣੀ ਪੜ੍ਹਦੇ। ਚੌਪਈ ਦਿਨ ਸਗਰ ਨਿਜ ਕ੍ਰਿਤ ਕਮਾਵੇ, ਫਿਰ ਸਾਰਾ ਦਿਨ ਆਪਣਾ ਜਿਹੜਾ ਕਰਦਾ ਕੰਮ ਹੈ ਉਹ ਕਰਦੇ ਕਰਾਉਂਦੇ ਹੈ। ਅਭਿਆਗਤ ਸੋ ਵੰਡਹਿ ਖਾਵੇ, ਇਸੇ ਤਰ੍ਹਾਂ ਜਿਹੜੇ ਕੋਈ ਲੋੜਵੰਦ ਰਾਹੀ ਪਾਂਧੀ ਆ ਜਾਂਦੇ ਉਹਨਾਂ ਨਾਲ ਵੰਡ ਕੇ ਸਕਦੇ ਸਿਖਾਉਂਦੇ। ਅੰਤਰ ਸਵਾਸ ਜੇ ਵਾਹ ਮਿਲਾਵੇ, ਕੰਮ ਕਰਦੇ ਹੋਏ ਜਦੋਂ ਅੰਦਰ ਨੂੰ ਸਵਾਸ ਜਾਂਦਾ ਹੈ ਉਹਦਾ ਕਹਿੰਦੇ ਵਾਹ ਦੇ ਨਾਲ ਮਿਲਾ ਦਿੰਦੇ, ਅੰਦਰ ਨੂੰ ਸਵਾਸ ਜਾਂਦਾ ਉਦੋਂ ਵਾਹੇ ਕਹਿ ਦਿੰਦੇ ਹਨ। ਨਿਕਸਹਿ ਵਹਿਰ ਤਾਂ ਗੁਰੂ ਅਲਾਵੇ, ਜਦੋਂ ਕਹਿੰਦੇ ਉਹ ਸਵਾਸ ਬਾਹਰ ਨਿਕਲਦਾ ਹੈ ਮੁਖ ਤੋਂ ਬਾਹਰ ਆਉਂਦਾ ਉਸ ਵੇਲੇ ਗੁਰੂ ਆਖ ਦਿੰਦੇ ਉਚਾਰਨ ਕਰ ਦਿੰਦੇ। ਇਸ ਵਿਧ ਆਪਣਾ ਸਮਾਂ ਬਿਤਾਵੇ, ਇਸ ਤਰ੍ਹਾਂ ਆਪਣਾ ਜਿਹੜਾ ਸਮਾਂ ਉਹ ਬਤੀਤ ਕਰਦੇ। ਸ਼ੁਭ ਤਿਥ ਪੰਚਾਮ੍ਰਿਤ ਕਰ ਵਾਵੇ, ਜਦੋਂ ਕੋਈ ਚੰਗੀ ਤਿਥ ਆ ਜਾਂਦੀ ਹੈ, ਮੱਸਿਆ ਆ ਜਾਂਦੀ, ਪੁੰਨਿਆ ਆ ਜਾਂਦੀ ਹੈ, ਸੰਗਰਾਂਦ ਦਾ ਦਿਹਾੜਾ ਗੁਰਪੁਰਬ ਆ ਜਾਂਦਾ ਹੈ, ਉਦੋਂ ਕੜਾਹ ਪ੍ਰਸ਼ਾਦ ਦੀ ਦੇ ਕੇ ਰਲ ਮਿਲ ਕੇ ਘਰ ਕਰਾ ਲੈਂਦੇ। ਕਿਤੇ ਕੁ ਸਮਾਂ ਬਤੀਤੇ ਹੋ ਤਿੰਨ ਕੋ, ਜਦੋਂ ਕਰਦਿਆਂ ਕੁਝ ਕੁ ਸਮਾਂ ਇਹਨਾਂ ਨੂੰ ਲੰਘਿਆ ਹੈ। ਭਲੇ ਕਰਮ ਕੀ ਰੁਚ ਜਿਨ ਮਨ ਕੋ, ਜਿਨ੍ਹਾਂ ਦੇ ਮਨ ਦੇ ਵਿੱਚ ਚੰਗੇ ਕੰਮ ਕਰਨ ਦੀ ਰੁਚੀ ਜਾਗੀ ਹੈ। ਦੋਹਰਾ ਸਿੰਹੇ ਕੀ ਇੱਕ ਸੁਤਾ ਥੀ, ਇਹ ਜਿਹੜਾ ਸਿੰਹਾ ਵੱਡਾ ਭਰਾ ਸੀ ਇਹਦੀ ਇੱਕ ਲੜਕੀ ਹੈ ਸੀ। ਕਰਨ ਲੱਗਿਓ ਤਿਸ ਵਿਆਹ, ਇਹ ਕਹਿੰਦੇ ਆ ਵੱਡੀ ਲੜਕੀ ਦਾ ਵਿਆਹ ਕਰਨ ਲੱਗਿਆ ਜਦੋਂ। ਅਸਨ ਕਰਾਇਓ ਅਨਕ ਵਿਦ, ਘਰ ਦੇ ਵਿੱਚ ਹਲਵਾਈਆਂ ਨੂੰ ਮਨਾ ਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਮਠਿਆਈਆਂ ਤਿਆਰ ਕਰਵਾਈਆਂ ਇਸਨੇ। ਨਿਕਟ ਰਹੇ ਦਿਨ ਤਾਰ, ਲੜਕੀ ਦੇ ਵਿਆਹ ਦੇ ਦਿਨ ਨੇੜੇ ਜੇ ਰਹਿ ਗਏ, ਉਸ ਤੋਂ ਪਹਿਲਾਂ ਬਹੁਤ ਮਠਿਆਈਆਂ ਤਿਆਰ ਕਰਵਾ ਲਈਆਂ ਇਸਨੇ। ਚੌਪਈ ਮਧੁਰ ਸੁਨਿਗਧ ਕਰਾਏ ਆਹਾਰਾ, ਮਿੱਠੇ ਵੀ ਘਿਓ ਵਾਲੇ ਵੀ ਭੋਜਨ ਤਿਆਰ ਕਰਵਾਏ। ਰਾਖਿਓ ਬਹੁਤ ਅਗਾਰ ਮਝਾਰਾ, ਬਹੁਤਾ ਕਹਿੰਦੇ ਮਠਿਆਈ ਬਣਾ ਕੇ ਆਪਣੇ ਘਰ ਦੇ ਵਿੱਚ ਇਸਨੇ ਰੱਖੀ ਹੈ। ਸਿੱਖ ਗੁਰੂ ਕੇ ਦਰਸ਼ਨ ਜਾਏ, ਵਿਆਹ ਤੋਂ ਪਹਿਲਾਂ ਹੀ ਕਹਿੰਦੇ ਗੁਰੂ ਕੇ ਜਿਹੜੇ ਸਿੱਖ ਹੈ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਸਾਹਿਬ ਵੱਲ ਨੂੰ ਜਾ ਰਹੇ ਸੀ। ਘਰ ਸਿੰਹੇ ਕੇ ਉਤਰੇ ਆਏ, ਸਾਰੇ ਦੇ ਸਾਰੇ ਜਿਹੜੇ ਸਿੱਖ ਹੈ ਸਿੰਹੇ ਦੇ ਘਰ ਦੇ ਵਿੱਚ ਆ ਉਤਰੇ ਰਾਤ ਨੂੰ। ਹਿਤ ਵਿਆਹ ਕੇ ਜੇ ਪਕਵਾਨੇ, ਜਿਹੜੀ ਆਪਣੀ ਲੜਕੀ ਦੇ ਵਿਆਹ ਵਾਸਤੇ ਮਠਿਆਈਆਂ ਜਿਹੀਆਂ ਪਕਵਾਈਆਂ ਹੋਈਆਂ ਸੀ। ਸਿੰਹੇ ਦੀਨੇ ਸੋ ਤਿੰਨ ਖਾਨੇ, ਰਾਤ ਨੂੰ ਕਹਿੰਦੇ ਸਿੰਹੇ ਗੁਰਸਿੱਖ ਨੂੰ ਛਕਣ ਛਕਾਉਣ ਲਈ ਗੁਰਸਿੱਖਾਂ ਨੂੰ ਦੇ ਦਿੱਤੀਆਂ। ਸੰਗਤ ਬਹੁਤ ਸਦਨ ਮਹਿ ਜੋ, ਰੱਬ ਦੀ ਨੇਤ ਹੈ ਕਹਿੰਦੇ ਇਹਦੇ ਘਰ ਦੇ ਵਿੱਚ ਸੰਗਤ ਜ਼ਿਆਦਾ ਹੀ ਆ ਗਈ ਰਾਤ ਨੂੰ। ਸਭ ਪਕਵਾਨ ਖਾਏ ਗਏ ਸੋ, ਜਿੰਨਾ ਕਹਿੰਦੇ ਹਲਵਾਈਆਂ ਨੇ ਮਠਿਆਈਆਂ ਜਿਹੀਆਂ ਪਕਾਈਆਂ ਸੀ ਸਾਰੀ ਕਹਿੰਦੇ ਉਹ ਸੰਗਤ ਹੀ ਛਕ ਛਕਾ ਗਈ। ਦੋਹਰਾ ਅਗਲੇ ਦਿਨ ਮਿਲ ਜਾਣੇ, ਅਗਲੇ ਦਿਨ ਕਹਿੰਦੇ ਮਿਲ ਕੇ ਬਰਾਤ ਨੇ ਆ ਜਾਣਾ ਸੀ। ਉਤੋਂ ਆਵਨ ਧਾਮ, ਇਸ ਤਰ੍ਹਾਂ ਇਹਦੇ ਘਰ ਦੇ ਵਿੱਚ ਬਰਾਤ ਨੇ ਆ ਜਾਣਾ ਸੀ। ਸੰਗਤ ਬਟਪੁਨ ਸਾਰ ਤੇ, ਇੱਧਰ ਜਿਹੜੀ ਗੁਰੂ ਕੀ ਸੰਗਤ ਹੈ ਜਦੋਂ ਦਿਨ ਜਾ ਚੜਿਆ ਤੇ ਸਵੇਰ ਦੇ ਸਾਰੀ ਗਵਨੀ ਲੈ ਗੁਰ ਨਾਮ, ਗੁਰੂ ਮਹਾਰਾਜ ਦਾ ਨਾਮ ਲੈਂਦੀ ਇਸ ਤਰ੍ਹਾਂ ਚਲੀ ਗਈ ਹੈ। ਚੌਪਈ ਚਿੰਤ ਕਰੇ ਸਿੰਹੇ ਕੀ ਨਾਰ, ਜਿਹੜਾ ਇਹ ਸਿੰਹਾ ਗੁਰਸਿੱਖ ਤਾਂ ਭਰੋਸੇ ਵਾਲਾ ਸੀ, ਘਰ ਵਾਲੀ ਇਹਦੀ ਬੜੀ ਚਿੰਤਾ ਜੀ ਕਰਦੀ ਹੈ। ਤਨਕ ਨਿਕੇਤ ਨ ਰਹਿਓ ਆਹਾਰ, ਸੰਗਤ ਤਾਂ ਸਾਰੀ ਮਠਿਆਈ ਖਾ ਗਈ, ਘਰ ਦੇ ਵਿੱਚ ਤਾਂ ਥੋੜਾ ਮਾਤਰ ਵੀ ਨਹੀਂ ਹੁਣ ਰਹੀ ਹੈ। ਆਵੇ ਅਬ ਬਰਾਤ ਕਿਆ ਖਾਹੀ, ਹੁਣ ਕਹਿੰਦੇ ਬਰਾਤੀਆਂ ਨੇ ਆ ਜਾਣਾ ਉਹ ਵਿਚਾਰੀ ਕੀ ਖਾਣਗੇ। ਤੂਰਨ ਤਿਆਰ ਹੋਤ ਕਸ ਨਾਹੀ, ਹੁਣ ਛੇਤੀ ਦੇ ਕੇ ਤਾਂ ਇੰਨੀਆਂ ਮਠਿਆਈਆਂ ਕਹਿੰਦੇ ਤਿਆਰ ਨਹੀਂ ਹੋ ਸਕਦੀਆਂ, ਬਣ ਨਹੀਂ ਸਕਣੀਆਂ। ਕਿਸ ਪ੍ਰਕਾਰ ਲਾਜ ਰਹਿ ਆਵੇ, ਉਹਨਾਂ ਨੇ ਆ ਜਾ ਰਹਿਣਾ ਹੈ ਤੇ ਸਾਡੀ ਜਿੱਤ ਰੋਕ ਮੇਰਾ ਆਵੇ ਕਿਵੇਂ ਪਤ ਰਿਹਾ ਏ ਸਗਰ ਜਗਤ ਨਿੰਦ ਪ੍ਰਗਟਾਵੇ ਬਰਾਤੀ ਆ ਗਏ ਉਹਨਾਂ ਨੂੰ ਖਾਣ ਨੂੰ ਕੁਝ ਨਾ ਮਿਲਿਆ ਸਾਰੇ ਸੰਸਾਰ ਦੇ ਲੋਕ ਸਾਡੀ ਬਦਨਾਮੀ ਕਰਨ ਵੀ ਕਰੇ ਵਿਆਹ ਨੂੰ ਬਰਸਾਤ ਨੂੰ ਕੁਝ ਨੀ ਭੁੱਖੇ ਮੋੜਿਆ ਇਹਨਾਂ ਨੇ ਦੇਖ ਸਚਿੰਤ ਸਿੰਹੇ ਨਿਜ ਨਾਰੀ ਉਸ ਵੇਲੇ ਜਿਹੜਾ ਸਿੰਹ ਗੁਰਸਿੱਖ ਉਸਨੇ ਆਪਣੀ ਪਤਨੀ ਨੂੰ ਦੇਖਿਆ ਵੀ ਇਹ ਚਿੰਤਾ ਸਹਿਤ ਹੈ ਤਾਂ ਕੋ ਦੀਨ ਦਿਲਾਸੋ ਭਾਰੀ ਆ ਬਚਨ ਕਹਿ ਕੇ ਬੜਾ ਇਹਨੂੰ ਹੌਸਲਾ ਜਾ ਦਿਲਾਸਾ ਧੀਰਜ ਦਾ ਦਿੱਤਾ ਸਤਿਗੁਰ ਆਸ ਧਰੋ ਮਨ ਮਾਹੇ ਹੇ ਪਤਨੀ ਤੂੰ ਗੁਰੂ ਨਾਨਕ ਸਾਹਿਬ ਦੇ ਉੱਪਰ ਆਪਣੇ ਮਨ ਦੀ ਆਸਾ ਰੱਖੋ ਸਭ ਕੁਝ ਕਰਨ ਕਰਾਉਣਗੇ ਆਪਰ ਵਿਚਾਰ ਕਰੋ ਕੋ ਨਾ ਹੋਰ ਕੋਈ ਸੋਚ ਵਿਚਾਰ ਨਾ ਕਰ ਵੀ ਘਰ ਦੇ ਵਿੱਚ ਮਠਿਆਈ ਹੈ ਨੀ ਕੀ ਖਵਾਵਾਂਗੇ ਮਹਾਰਾਜ ਤੇ ਆਸਾ ਰੱਖ ਰੱਖਾਂਗੇ ਪ੍ਰਭ ਪੈਜ ਹਮਾਰੀ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਦੇ ਆਪਾਂ ਸਿੱਖ ਹੋ ਆਪਣੀ ਆਪਣੀ ਇੱਜ਼ਤ ਵਰੋ ਰੱਖਣਗੇ ਕੋਈ ਹੀਲਾ ਕਰਕੇ ਆਪਰ ਵਿਚਾਰ ਕਰੋ ਕੋ ਨਾ ਇਸ ਕਰਕੇ ਹੇ ਪਤਨੀ ਹੋਰ ਕੋਈ ਦੂਜੀ ਤੀਜੀ ਸੋਚ ਵਿਚਾਰ ਨਾ ਕਰ ਰੱਖਾਂਗੇ ਪ੍ਰਭ ਪੈਜ ਹਮਾਰੀ ਸਾਡੀ ਇੱਜ਼ਤ ਵਰੋ ਮਹਾਰਾ ਰੱਖਣਗੇ ਦਾਸ ਜਾਨ ਹੋਇ ਹੈ ਹਿਤਕਾਰੀ ਸਾਡੇ ਸਾਨੂੰ ਸੇਵਕ ਜਾਣ ਕੇ ਸਾਡੇ ਹਿਤਕਾਰੀ ਹੋਣਗੇ ਸਾਡੇ ਪ੍ਰੇਮੀ ਪਿਆਰੇ ਬਣਨਗੇ ਅਸ ਵਿਚਾਰ ਕਰਦੇ ਹੋ ਤੇ ਕਾਲਾ ਇਸ ਤਰ੍ਹਾਂ ਕਹਿੰਦੇ ਵਿਚਾਰ ਕਰਦਿਆਂ ਕਰਦਿਆਂ ਪਹੁੰਚੀ ਆਏ ਬਰਾਤ ਵਿਸਾਲਾ ਕਹਿੰਦੇ ਰਣ ਸਿੰਘੇ ਨਗਾਰੇ ਵਜਾਉਂਦੀ ਆ ਪਹੁੰਚੀ ਬਰਾਤ ਘਰ ਟੁਕਾ ਭਲ ਡੇਰਾ ਕੀਨੋ ਆ ਕੇ ਅੱਗੇ ਟੁਕਾ ਜਾ ਕੀਤਾ ਫਿਰ ਜਾ ਕੇ ਬਰਾਤ ਘਰ ਵਿੱਚ ਡੇਰਾ ਜਾ ਕਰ ਲਿਆ ਟਿਕਾਣਾ ਕਰ ਲਿਆ ਬਰਾਤ ਉਤਰ ਪਈ ਹੈ ਦੇਖ ਨਾਰ ਪੀ ਹਰਖ ਬਹੀਨੋ ਜਦੋਂ ਬਰਾਤ ਬਹੁਤੀ ਜੀ ਆ ਗਈ ਘਰ ਵਾਲੀ ਦੇਖ ਕੇ ਬਹੁਤ ਚਿੰਤਾ ਉਹਦੇ ਰਹਿਤ ਹੋ ਗਈ ਡੁੱਬ ਗਈ ਕੰਮ ਵਿੱਚ ਕਹਿਣ ਲੱਗੀ ਕਿਆ ਦੇਹ ਖਵਾਏ ਪਤੀ ਸਿੰਹ ਨੂੰ ਕਹਿਣ ਲੱਗੀ ਬਰਾਤ ਤਾਂ ਬਹੁਤੀ ਆ ਗਈ ਕੀ ਖਵਾ ਦਿਆਂਗੇ ਇਹਨੂੰ ਰਾਤ ਮੈਂ ਬਹੁਤੇ ਆਏ ਪਤੀ ਬਰਾਤ ਦੇ ਵਿੱਚ ਤਾਂ ਮਨੁੱਖ ਬਹੁਤੇ ਆ ਗਏ ਇਕੱਠੇ ਹੋ ਕੇ ਲਾਣਾ ਸਿੰਹ ਉੱਠ ਕੀਨੀ ਅਰਦਾਸ ਉਸ ਵੇਲੇ ਸਿੰਹ ਗੁਰਸਿੱਖ ਸੀ ਇਹਨੇ ਹੱਥ ਪੈਰ ਧੋ ਕੇ ਉੱਠ ਕੇ ਸਾਵਧਾਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਕੀਤੀ ਹੈ ਸਤਿਗੁਰ ਚਰਨ ਧਿਆਨ ਕਰਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਧਰਿਆ ਕਿ ਮਹਾਰਾਜ ਤੁਸੀਂ ਹੁਣ ਕਲਾ ਵਰਤਾਓ ਜੀ ਰਾਖੀ ਸਿੱਖਾਂ ਪੈਜ ਅਗਾਰੀ ਮਹਾਰਾਜ ਗੁਰਸਿੱਖਾਂ ਦੀ ਤੁਸੀਂ ਇੱਜ਼ਤ ਵਰੋ ਰੱਖਣੀ ਕੀਤੀ ਹੈ ਚਰਨ ਕਮਲ ਹਮ ਸ਼ਰਨ ਤੁਮਾਰੀ ਜੀ ਮਹਾਰਾਜ ਆਪਦੇ ਸਿੱਖ ਹੈ ਤੁਹਾਡੇ ਚਰਨਾਂ ਕਮਲਾਂ ਦੀ ਸ਼ਰਨ ਹਾਂ ਅਸ ਕਹ ਤਿਸ ਕੋਠੇ ਕੋ ਤਾਰਾ ਇਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਅਰਦਾਸ ਕਰਕੇ ਫਿਰ ਉਹ ਜਿਹੜਾ ਮਕਾਨ ਦਾ ਦਰਵਾਜੇ ਨੂੰ ਜਿੰਦਰਾ ਜਾ ਲਾਇਆ ਤਖਤਿਆਂ ਖੋਲ ਬਿਲੋਕ ਆਹਾਰ ਅਪਾਰਾ ਜਦੋਂ ਖੋਲ ਕੇ ਵੇਖਿਆ ਬੇਅੰਤ ਬੇਅੰਤੀ ਮਠਿਆਈਆਂ ਪਈਆਂ ਮਕਾਨ ਜਾ ਭਰਿਆ ਹੀ ਪਿਆ ਦੋਹਰਾ ਪਾਤ ਬਰਾਤ ਬਿਠਾਏ ਗਏ ਫੇਰ ਕੀਆ ਜਿੰਨੀ ਬਰਾਤ ਨੂੰ ਪੰਗਤ ਵਿੱਚ ਬਿਠਾ ਲਿਆ ਹੈ ਭੋਜਨ ਭਲੇ ਖਵਾਏ ਚੰਗੀਆਂ ਚੰਗੀਆਂ ਮਠਿਆਈਆਂ ਉਹਨਾਂ ਨੂੰ ਖਵਾਈਆਂ ਰਜਾ ਰਜਾ ਕੇ ਬਹੁਤ ਸੁੰਦਰ ਬਹੁਤ ਸਵਾਦ ਜਿਹੇ ਮਠਿਆਈਆਂ ਮਹਾਰਾਜ ਦੀ ਕਲਾ ਨਾਲ ਬੜੀਆਂ ਬੜੀਆਂ ਸੁੰਦਰ ਹੈ ਤੇ ਬਹੁਤ ਸੁਆਦੀ ਵੀ ਹੈ ਹਰਖਤ ਰਹੇ ਅਗਾ ਜਿੰਨੇ ਬਰਾਤੀ ਹੈ ਖਾ ਖਾ ਕੇ ਪੂਰੇ ਖੁਸ਼ ਹੋ ਰਹੇ ਵੀ ਇਹੋ ਜਿਹੀ ਮਠਿਆਈਆਂ ਕਿਤੇ ਜ਼ਿੰਦਗੀ ਵਿੱਚ ਨਹੀਂ ਖਾਧੀਆਂ ਚੌਪਈ ਪੰਜ ਦਿਵਸ ਘਰ ਰਾਖੀ ਸੋਈ ਹਾਂ ਕਹਿੰਦੇ ਜਿਹੜੀ ਬਰਾਤ ਆਈ ਇਹਨਾਂ ਨੂੰ ਪੰਜ ਦਿਨ ਆਪਣੇ ਘਰ ਵਿੱਚ ਰੱਖਿਆ ਹੈ ਇਹਨਾਂ ਨੇ ਟੋਟ ਅਸਨ ਕੀ ਹੋਏ ਨਾ ਕੋਈ ਮਠਿਆਈਆਂ ਦੇ ਕਹਿੰਦੇ ਕੋਈ ਘਰ ਦੇ ਵਿੱਚ ਘਾਟ ਨਹੀਂ ਰਹੀ ਬਹੁ ਵਿਦ ਕੇ ਪਕਵਾਨ ਜਮਾਏ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਬਣੀਆਂ ਸ਼ਿਕਾਈਆਂ ਬਰਾਤੀਆਂ ਖਾਏ ਜਲੇਤੀ ਉਰ ਹਰ ਖਾਏ ਬਰਾਤੀ ਖਾ ਖਾ ਗਿਰੇ ਦੇ ਵਿੱਚ ਪੂਰੇ ਖੁਸ਼ ਹੋ ਗਏ ਵਿਦਾ ਕਰੀ ਦੇ ਦਾਤ ਵਿਸਾਲਾ ਇਸ ਤਰ੍ਹਾਂ ਕਹਿੰਦੇ ਆਪਣੀ ਲੜਕੀ ਨੂੰ ਵਿਆਹ ਕੇ ਦਾਜ ਵਗੈਰਾ ਦੇ ਕੇ ਇਹਨਾਂ ਨੂੰ ਵਿਦਿਆ ਕਰਤਾ ਬਰਾਤ ਅਚਰਜ ਭੇ ਨਰ ਤੀਏ ਤੇ ਕਾਲਾ ਸਵੇਰੇ ਕਹਿੰਦੇ ਹੋਰ ਵੀ ਜਿਹੜੇ ਲੋਕ ਤੇ ਜਿਹੜੇ ਪਿੰਡ ਦੀਆਂ ਮਾਈਆਂ ਬੀਬੀਆਂ ਹੋ ਗਈਆਂ, ਚਰਜੀ ਹੋ ਗਈਆਂ, ਵੀ ਹੱਦ ਹੋ ਗਈ। ਸਭ ਮਿਲ ਕੇ ਤਬ ਇਸ ਬਿੱਦ ਭਾਖੀ, ਸਾਰੇ ਜਿਹੜੇ ਬਾਹਰੋਂ ਆਏ ਆ ਪਿੰਡ ਦੇ ਆਏ, ਸਾਰਿਆਂ ਨੇ ਮਿਲ ਕਰਕੇ ਇਸੇ ਤਰ੍ਹਾਂ ਦੀ ਗੱਲ ਆਖੀ ਹੈ। ਗੁਰੂ ਪੈਜ ਨਿੱਜ ਸਿੱਖਾਂ ਨ ਰਾਖੀ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰਸਿੱਖਾਂ ਦੀ ਇੱਜ਼ਤ ਔਰ ਰੋ ਰੱਖੀ ਹੈ। ਅਦਕ ਨਰਨ ਕੋ ਸ਼ਰਧਾ ਭਈ, ਜਿਸ ਕਰਕੇ ਹੋਰ ਲੋਕਾਂ ਨੂੰ ਵੀ ਬੇਅੰਤ ਬੇਅੰਤ ਮਹਾਰਾਜ ਦੇ ਉੱਪਰ ਸ਼ਰਧਾ ਹੋਇਆ। ਭਾਉ ਭਗਤ ਜਗ ਮਹਿ ਪ੍ਰਗਟਈ, ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਉਹ ਪ੍ਰਗਟ ਹੋ ਗਈ। ਵੀ ਵੇਖੋ ਸੰਗਤ ਸਾਰਾ ਕੋਈ ਸ਼ਕੀ ਸੀ, ਇਹ ਅਰਦਾਸ ਕਰਨ ਨਾਲ ਮਹਾਰਾਜ ਨੇ ਕਿਹੋ ਜਿਹਾ ਕਲਾ ਵਰਤਾਈ ਹੈ ਵੀ ਇਹਦਾ ਘਰ ਹੀ ਮਠਿਆਈ ਨਾਲ ਭਰ ਗਿਆ ਹੈ। ਇਹ ਛਕਾ ਛਕਾ ਕੇ ਸਾਰੇ ਬਰਾਤੀ ਵੀ ਤ੍ਰਿਪਤ ਕਰ ਦਿੱਤੇ ਹੈ, ਅਤੇ ਆਪ ਵੀ ਛਕ ਛਕਾ ਕੇ ਸਭ ਕੁਝ ਦੇ ਕੇ ਇਸ ਤਰ੍ਹਾਂ ਵਿਦਾ ਕਰ ਦਿੱਤਾ ਹੈ ਵੀ ਇਹ ਗੁਰੂ ਨਾਨਕ ਸਾਹਿਬ ਦੀ ਕਲਾ ਹੈ। ਇਉਂ ਦੇਖ ਕੇ ਫਿਰ ਹੋਰ ਵੀ ਪ੍ਰੇਮ ਨਾਲ ਭਗਤੀ ਮਹਾਰਾਜ ਦੀ ਕਰਨ ਲੱਗ ਪਏ। ਇਹ ਜਿਹੜਾ ਸਿੰਹਾਂ ਗੁਰਸਿੱਖ ਹੈ, ਇਹ ਬਹੁਤ ਵੱਡੀ ਉਮਰ ਦਾ ਹੋਇਆ ਹੈ। ਦੂਸਰੇ ਪਾਤਸ਼ਾਹ ਦੇ ਸਮੇਂ ਵੀ ਇਹਦਾ ਇੱਕ ਪ੍ਰਸੰਗ ਆਉਣਾ ਹੈ, ਜਦੋਂ ਇਹਦੇ ਪੁੱਤਰ ਦਾ ਵਿਆਹ ਦਾ ਦਿਨ ਨਿਯਤ ਕੀਤਾ ਸੀ। ਫਿਰ ਇਹ ਬਹੁਤ ਬੱਕਰੇ ਜਿਹੇ ਖਰੀਦ ਇਕੱਠੇ ਕਰਕੇ ਜੜ ਲਈ ਜਾਂਦਾ ਸੀ, ਅਤੇ ਬਾਹਰਾਂ ਨੇ ਪੁੱਛ ਪੜਤਾਲ ਕਰ ਲਈ। ਕਹਿੰਦੇ ਵੀ ਇਹ ਕਹਿੰਦੇ ਜੀ ਪੁੱਤਰ ਦੀ ਸ਼ਾਦੀ ਹੈ। ਮਹਾਰਾਜ ਕਹਿੰਦੇ ਫਿਰ ਪੁੱਤਰ ਦੀ ਸ਼ਾਦੀ ਇਹ? ਕਹਿੰਦੇ ਜੀ ਜਿਹੜੇ ਆਉਣੇ ਨਾ ਸਾਗ ਸੰਬੰਧੀ, ਉਹ ਕਹਿੰਦੇ ਵੀ ਅਸੀਂ ਇਹ ਖਾਣੇ। ਮਹਾਰਾਜ ਕਹਿੰਦੇ ਉਹ ਤਾਂ ਖਾ ਜਾਣਗੇ, ਜਿਹੜਾ ਮਾਰ ਕੇ ਪਾਪ ਹੋਊ ਇਹਦਾ ਫਲ ਕਿਹਨੂੰ ਲੱਗੂਗਾ? ਅਤੇ ਇਹ ਦੇਖ ਲਾ, ਇਹ ਪਾਪ ਸਾਰੇ ਤੇਰੇ ਗਲ ਪੈਣ, ਤੈਨੂੰ ਇਹ ਭੋਗਣਾ ਪੈਣਾ। ਫਿਰ ਡਰਿਆ, ਕਹਿੰਦਾ ਮਹਾਰਾਜ ਕਿਵੇਂ ਬਚਾ ਹੋਵੇ? ਮਹਾਰਾਜ ਕਹਿੰਦੇ ਇਹਨਾਂ ਨੂੰ ਛੱਡ, ਅਤੇ ਉਹਨਾਂ ਨੂੰ ਸਾਖ ਸੰਬੰਧੀਆਂ ਨੂੰ ਕਹਿ ਦੇ ਵੀ ਜਿਹੜੀ ਮਰਜ਼ਾਦਾ ਨਾ ਇਹ ਸਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਕਰਨੀ ਹੈ। ਇੱਥੇ ਆ ਜਾਣਗੇ ਅਤੇ ਗੁਰੂ ਕੇ ਲੰਗਰ ਵੀ ਛਕ ਛਕਾ ਕੇ ਸਭ ਕੇ ਚਲੇ ਜਾਣਗੇ, ਇੱਥੇ ਨਹੀਂ ਕੋਈ ਬੋਲਦਾ। ਇਹਨੇ ਮਹਾਰਾਜ ਦਾ ਬਚਨ ਮੰਨ ਲਿਆ ਸੀ। ਇਸ ਤਰ੍ਹਾਂ ਫਿਰ ਬੱਕਰੇ ਬੱਕਰੇ ਜਿਹਨੇ ਛੱਡਤੇ ਸੀ ਮਹਾਰਾਜ ਦੀ ਹਜ਼ੂਰੀ ਵਿੱਚ ਹੀ, ਉਹ ਸਾਰਾ ਇਸਨੇ ਮਰਜ਼ਾਦਾ ਕਰ ਕਰਾ ਲਈ ਸੀ। ਤੀਜੇ ਪਾਤਸ਼ਾਹ ਦੇ ਸਮੇਂ ਵੀ ਜਦੋਂ ਇਹਦੀ ਘਰਵਾਲੀ ਅਤੇ ਦੋਵੇਂ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਹੋਏ ਸੀ, ਇੱਕ ਪ੍ਰੇਮਾ ਕੁਸ਼ਟੀ ਜਿਹਨੂੰ ਕੋਹੜ ਹੋਇਆ ਹੋਇਆ ਸੀ, ਅਤੇ ਉਹ ਗਿਆ ਕਸੋਟਾ ਲੱਦਾ ਫੇਰ ਗਾ ਰਿਹਾ ਸੀ। ਗੁਰਸਿੱਖਾਂ ਨੇ ਸਿਫਾਰਿਸ਼ ਕਰਨ ਤੋਂ ਫਿਰ ਮਹਾਰਾਜ ਦਿਆਲੂ ਹੋ ਗਏ, ਕਹਿੰਦੇ ਵੀ ਚੰਗਾ, ਉਹਨੂੰ ਨਵਾ ਧੁਆ ਕੇ ਨਾ ਚੰਗੀ ਤਰ੍ਹਾਂ ਅਤੇ ਸਾਡੀ ਹਜ਼ੂਰੀ ਵਿੱਚ ਲਿਆਓ। ਅਤੇ ਉਸ ਵੇਲੇ ਨਵਾ ਧੁਆ ਕੇ ਉੱਪਰੋਂ ਫੁਲਕਾਰੀ ਜੀ ਲਾਲ ਰੰਗ ਦੀ ਪਾਈ ਹੈ, ਢੱਕ ਕੇ ਜਦੋਂ ਲਿਆ ਕੇ ਰੱਖਿਆ, ਅਤੇ ਮਹਾਰਾਜ ਕਹਿੰਦੇ ਵੀ ਇਹਦੇ ਮੁੱਖ ਤੋਂ ਪਰਦਾ ਚੁੱਕੋ। ਜਦੋਂ ਪਰਦਾ ਚੁੱਕਿਆ ਮਹਾਰਾਜ ਨੇ ਮਿਹਰ ਭਰੀ ਨਿਗਾਹ ਕੀਤੀ, ਕੋੜ ਕੁੜ ਜਾ ਕਿਧਰੇ ਗਿਆ, ਜਿਵੇਂ ਬਹੁਤ ਨੌਜਵਾਨ ਸੋਹਣਾ ਸੁਨੱਖਾ ਹੁੰਦਾ ਨਾ, ਇਸ ਤਰ੍ਹਾਂ ਦਾ ਬਣ ਗਿਆ। ਮਹਾਰਾਜ ਕਹਿੰਦੇ ਵੀ ਇਹ ਤਾਂ ਕ੍ਰਿਸ਼ਨ ਵਰਗਾ ਲੱਗਦਾ, ਸੋਹਣਾ ਸੁਨੱਖਾ, ਅਤੇ ਹੈ ਕੋਈ ਗੁਰੂ ਕਾ ਸਿੱਖ ਵੀ ਇਹਦੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰੇ, ਇਹਨੂੰ ਵਿਆਹ ਦੇਵੇ, ਗੁਰੂ ਨਾਨਕ ਦੀ ਬਹੁਤ ਉਹਦੇ 'ਤੇ ਕਿਰਪਾ ਹੋਵੇਗੀ, ਬਖਸ਼ਿਸ਼ ਹੋਵੇਗੀ। ਇਹ ਸਿੰਹਾਂ ਗੁਰਸਿੱਖ ਵੀ ਵਿੱਚੇ ਬੈਠਾ ਹੋਇਆ ਸੀ। ਫਿਰ ਇਹਨੇ ਖਿਆਲ ਕੀਤਾ ਵੀ ਜਿਹੜੀ ਮੇਰੀ ਦੂਜੀ ਲੜਕੀ ਹੈ ਉਹ ਵੀ ਬਰਜੋਗ ਹੈ, ਕਿਉਂ ਨਾ ਹੋਵੇ, ਮਹਾਰਾਜ ਦੇ ਬਚਨ ਪੂਰੇ ਹੋ ਜਾਣ, ਇੱਥੇ ਹੀ ਰਿਸ਼ਤਾ ਕਰਕੇ ਇਹਨੂੰ ਵਿਆਹ ਦੇਈਏ। ਫਿਰ ਘਰਵਾਲੀ ਕੋਈ ਐਸੀ ਵੈਸੀ ਸੀ, ਲੜਾਕੀ ਜੀ ਸੀ, ਉਹਨੂੰ ਕਹਿੰਦਾ ਵੀ ਤੈਨੂੰ ਮਾਰਨ ਤਾਂ ਹੁਕਮ ਇਉਂ ਕੀਤਾ ਵੀ ਅੱਜ ਤਾਂ ਤੂੰ ਗੁਰੂ ਕੇ ਲੰਗਰ ਵਿੱਚ ਸਾਰੀ ਦਿਹਾੜੀ ਸੇਵਾ ਕਰਨੀ, ਮੈਂ ਮਹਾਰਾਜ ਕੋਲ ਸੇਵਾ ਕਰੂੰਗਾ, ਡਿਊਟੀ ਲੱਗ ਗਈ ਹੈ ਜੀ ਆਪਣੀ। ਲੜਕੀ ਨੂੰ ਨਾਲ ਲੈ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ, ਉੱਧਰ ਉਹਨੂੰ ਲਾਇਆ, ਅਤੇ ਗੁਰੂ ਮਹਾਰਾਜ ਨੇ ਆਪਣੇ ਇਰਦ ਗਿਰਦ ਦੋਹਾਂ ਦੇ ਉਹ ਫੇਰੇ ਜੇ ਪਰਿਕਰਮਾ ਜਿਹੀਆਂ ਕਰਾ ਦਿੱਤੀਆਂ, ਉਹ ਦੋਹਾਂ ਦੀ ਸ਼ਾਦੀ ਜੀ ਕਰਾ ਤੀ। ਅਤੇ ਜਦੋਂ ਇਹ ਸਿੰਹੇ ਦੇ ਘਰਵਾਲੀ ਨੂੰ ਪਤਾ ਲੱਗਿਆ, ਉਹ ਕਿਸੇ ਨੇ ਜਾ ਦੱਸਿਆ ਵੀ ਜਿਹੜਾ ਉਹ ਪ੍ਰੇਮਾ ਘੋੜੀ ਸੀ ਨਾ ਤੇਰੀ ਲੜਕੀ, ਉਹਦੇ ਨਾਲ ਮਹਾਰਾਜ ਨੇ ਵਿਆਹ ਤੀ, ਫਿਰ ਪੱਜੀ ਆਈ ਇਹ ਰੌਲਾ ਪਾਉਂਦੀ। ਅਤੇ ਮਹਾਰਾਜ ਕੀ ਕੀਤਾ, ਕੋਈ ਇਹਦੀ ਜਾਤ ਕੁਜਾਤ ਨਹੀਂ, ਇਹ ਘੋੜੀ ਕੁਸ਼ਟੀ, ਮੈਨੂੰ ਵਿਆਹ ਸੀ ਮਹਾਰਾਜ ਸੀ, ਕਹਿੰਦੇ ਮਹਾਰਾਜ, ਕਹਿੰਦੇ ਨਹੀਂ ਤੇਰੀ ਲੜਕੀ ਦਾ ਕੀ ਨਾਂ ਹੈ? ਕਹਿੰਦੇ ਜੀ ਮਹਾਰਾਜ ਮਥੋ ਰੱਖਿਆ ਹੈ। ਕਹਿੰਦੇ ਇਹਦਾ ਨਾਂ ਅਸੀਂ ਬਦਲ ਕੇ ਮੁਰਾਰੀ ਰੱਖ ਦਿੱਤਾ ਹੈ। ਚੰਗਾ ਬਈ ਮਾਤਾ, ਜਿਹੜਾ ਮਥੋ ਮੁਰਾਰੀ ਜਪਿਆ ਹੋਵੇ ਉਹ ਵੀ ਜਮਾਂ ਤੋਂ ਛੁੱਟ ਜਾਇਆ ਕਰੋ। ਇਹਨੂੰ ਅਸੀਂ ਗੁਰਮੁਖ ਪਦਵੀ ਬਖਸ਼ੀਏ, ਮੰਜੀ ਬਖਸ਼ੀਏ, ਤਾਂ ਦੋਵੇਂ ਰਲ ਕੇ ਸਿੱਖੀ ਦਾ ਪ੍ਰਚਾਰ ਕਰਨਗੇ, ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੋਣਗੇ। ਇਸ ਤਰ੍ਹਾਂ ਦਾ ਪ੍ਰਸੰਗ ਅੱਗੇ ਇਹ ਉਹ ਸਿੰਹੇ ਦਾ ਇਹ ਪਰਿਵਾਰ ਦਾ ਆਏਗਾ। ਇਹ ਵੱਡੀ ਉਮਰ ਵਾਲਾ ਹੋਇਆ, ਮਹਾਰਾਜ ਦਾ ਸ਼ਰਧਾਲੂ ਸਿੱਖ ਹੋਇਆ ਹੈ, ਅਤੇ ਹਜ਼ੂਰੀ ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਇੱਥੇ ਕਰਤਾਰਪੁਰ ਸਾਹਿਬ ਆ ਕੇ ਸਿੱਖ ਬਣਿਆ ਸੀ। ਇਸ ਤਰ੍ਹਾਂ ਇਹ ਜਿਹੜਾ ਪ੍ਰਸੰਗ ਇਹਦੇ ਨਾਲ ਲਗਵਾਂ ਥੋੜ੍ਹੇ ਜਿਹੇ ਰੂਪ ਵਿੱਚ ਹੀ ਅੱਜ ਹੀ ਬਿਆਨ ਕਰ ਦਿੱਤਾ ਹੈ। ਬਾਕੀ ਲੜੀਵਾਰ ਰੂਪ ਵਿੱਚ ਜਿਹੜਾ ਪ੍ਰਸੰਗ ਹੈ ਗੁਰੂ ਅੰਗਦ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਇਹ ਸਿੰਹੇ ਦਾ ਆਏਗਾ, ਗੁਰੂ ਅਮਰਦਾਸ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਇਹਦਾ ਇਸੇ ਤਰ੍ਹਾਂ ਇਹ ਪ੍ਰਸੰਗ ਆਏਗਾ। ਸੋ ਸਮਾਂ ਹੋਇਆ ਆਪਾਂ ਇੱਥੇ ਸਮਾਪਤੀ ਕਰੀਏ, ਅਗਲਾ ਪ੍ਰਸੰਗ ਆਪਾਂ ਅੱਗੇ ਪੜ੍ਹ ਕੇ ਲਾਹਾ ਲਵਾਂਗੇ ਜੀ। ਸਭ ਮਿਲ ਕੇ ਤਬ ਇਸ ਬਿਦ ਭਾਖੀ, ਗੁਰੂ ਪੈਜ ਨਿਜ ਸਿੱਖਣ ਰਾਖੀ, ਅਦਕ ਨਰਨ ਕੋ ਸ਼ਰਧਾ ਪਈ, ਭਾਉ ਭਗਤ ਜਗ ਮਹਿ ਪ੍ਰਗਟਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਵਟੇ, ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਦੀਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰਪਾਰੇ ਉਸਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰਪਾਰੇ ਉਸਾਰਨ ਹਾਰ, ਤੂੰ ਠਾਕੁਰ ਚੰਦ।